ਪਿੰਡ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਜਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਏਕ ਨਿਸ਼ਾ ਬਸ ਕੈ ਪੁਰ ਗਇਓ ਧਰਮ ਸਾਲ ਮਹਿ ਪ੍ਰਾਪਤ ਭਇਓ ਦੇਖ ਇਸੇ ਸਿੱਖ ਜੇ ਸਮੁਦਾਈ ਸ੍ਰੀ ਅਰਜਨ ਯੁੱਧ ਉੱਠ ਅਗਵਾਈ ਬੰਧਨ ਕਰੀ ਪਰਸ ਪਰ ਮਿਲੇ ਬੈਠਾਰਿਓ ਕਰ ਆਦਰ ਭਲੇ ਏਕ ਨਿਸ਼ਾ ਬਸ ਕੈ ਪੁਰ ਗਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵਿਚਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਹੀ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ ਪ੍ਰਕਾਸ਼ ਸੇਵਾ ਦੇ ਨਾਲ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਰਾਹੀਂ ਉਚਾਰਨ ਹੋਈ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਜਾਪ ਪਾਠ ਹੋਇਆ ਹੈ। ਉਪਰੰਤ ਕੁਝ ਸਮਾਂ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਕੁ ਸਲੋਕਾਂ ਪੌੜੀਆਂ ਦਾ ਤਥਾ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਦੇ ਆਸਾ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਬਦਾਂ ਦਾ ਕੁਝ ਸ਼ਬਦਾਂ ਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਨ੍ਹਾਂ ਦਾ ਕੱਲ੍ਹ ਗੁਰਪੁਰਬ ਮਨਾਇਆ, ਸ਼ਿਵੀਲਾਂ ਲੱਗੀਆਂ ਥਾਂ ਥਾਂ 'ਤੇ, ਉਹਨਾਂ ਦਾ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਆਗਿਆ ਨਾਲ ਆਪਣੇ ਤਾਇਆ ਸੰਹਾਰੀ ਨਾਲ ਲਾਹੌਰ ਚੂਨਾ ਮਟਨੀ ਵਿਖੇ ਜਿੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ, ਇੱਥੇ ਚਲੇ ਗਏ ਸਨ। ਵਿਆਹ ਤੋਂ ਬਾਅਦ ਫਿਰ ਆਪਣੇ ਪਿਤਾ ਗੁਰੂ ਜੀ ਦੇ ਘਰ, ਆਪਣੇ ਨਾਨਕੇ ਘਰ ਹੀ ਰਹਿ ਪਏ ਸਨ। ਇੱਥੇ ਹੀ ਆਪ ਜੀ ਨੂੰ 3 ਸਾਲ ਦਾ ਸਮਾਂ ਨੇੜੇ ਤੇੜੇ ਹੋ ਗਿਆ ਹੈ। ਪਿਤਾ ਗੁਰੂ ਜੀ ਨੇ ਫਰਕ ਕਰਨ ਲਈ ਯਾਦ ਹੀ ਨਹੀਂ ਕੀਤਾ ਹੈ। ਫਿਰ ਆਪ ਜੀ ਨੇ ਪ੍ਰੇਮ ਪੱਤਰਿਕਾ ਲਿਖੀ, ਸਿੱਖ ਨੂੰ ਤਿਆਰ ਕੀਤਾ। ਸਿੱਖ ਗਿਆ, ਉਹ ਪ੍ਰਿਥੀ ਚੰਦ ਨੇ ਪੱਤਰਿਕਾ ਲੈ ਲਈ, ਐਵੇਂ ਕੋਲੋਂ ਬਣਾ ਕੇ ਅਗਲੇ ਦਿਨ ਕਹਿ ਦਿੱਤਾ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਚਿੱਠੀ ਪੜ੍ਹ ਲਈ ਹੈ। ਉਹਨਾਂ ਨੇ ਕਿਹਾ ਸੰਗਤਾਂ ਵਿੱਚ ਹੀ ਰਹੋ, ਇੱਥੇ ਕਥਾ ਕੀਰਤਨ ਕਰੀ ਕਰਾਈ ਚੱਲੋ। ਫਿਰ ਦੂਜੀ ਵਾਰ ਸਿੱਖ ਨੂੰ ਦੂਜੀ ਪ੍ਰੇਮ ਪੱਤਰਿਕਾ ਬਾਣੀ ਰੂਪ ਵਿੱਚ ਉਚਾਰਨ ਕਰਕੇ ਲਿਖ ਕੇ ਦਿੱਤੀ। ਦੂਜੀ ਵਾਰ ਵੀ ਉਸੇ ਸਿੱਖ ਤੋਂ ਫਿਰ ਪ੍ਰਿਥੀ ਚੰਦ ਨੇ ਆਪਣੇ ਹੱਥਾਂ ਵਿੱਚ ਲੈ ਲਈ। ਅਗਲੇ ਦਿਨ ਕਹਿ ਦਿੱਤਾ ਵੀ ਮਹਾਰਾਜ ਨੇ ਕਿਹਾ ਰਾਜੀ ਖੁਸ਼ੀ ਹੈ, ਸੰਗਤਾਂ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੀ ਹੈ। ਇਸ ਤਰ੍ਹਾਂ ਦੇ ਆਪਣੇ ਕੋਲ ਹੀ ਬਣਾ ਕੇ ਵਾਪਸ ਕਰ ਦਿੱਤਾ ਹੈ। ਫਿਰ ਜਿਹੜਾ ਸਿੱਖ ਹੈ ਇਸਨੇ ਕਹਿ ਦਿੱਤਾ ਕਿ ਮਹਾਰਾਜ ਪਹਿਲੀ ਵਾਰ ਜਦੋਂ ਗਿਆ ਸੀ ਅਨੁਮਾਨ ਤਾਂ ਉਹਦੇ ਸੀ, ਇਸ ਵਾਰੇ ਤਾਂ ਮੈਨੂੰ ਪੂਰੇ ਪਤਾ ਚੱਲ ਗਿਆ ਵੀ ਤੁਹਾਡੇ ਨਾਲ ਤੁਹਾਡਾ ਵੱਡਾ ਭਰਾ ਈਰਖਾ ਦਵੈਸ਼ ਕਰ ਰਿਹਾ ਹੈ, ਛਲ ਕਰ ਰਿਹਾ ਹੈ। ਉਸ ਵੇਲੇ ਆਪ ਉਪਰਾਮ ਹੋ ਗਏ ਨੇ। ਫਿਰ ਕਹਿੰਦੇ ਹੁਣ ਤੀਜੀ ਵਾਰ ਮਹਾਰਾਜ ਕੋਲ ਪ੍ਰੇਮ ਪੱਤਰ ਪੁੱਛੀਏ, ਉਹ ਤੀਜਾ ਪ੍ਰੇਮ ਪਿੱਤਰ ਬਾਣੀ ਰੂਪ ਵਿੱਚ ਹੀ ਆਪ ਜੀ ਨੇ ਉਚਾਰਨ ਕਰਕੇ ਲਿਖਿਆ। ਪਹਿਲਾ ਸੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਦੂਜਾ ਸੀ ਪ੍ਰੇਮ ਪਿਓ ਤੇਰਾ ਮੁੱਖ ਸੁਹਾਵਾ ਜੀਓ ਸਾਹਿਤ ਬਾਣੀ, ਤੀਜਾ ਸੀ ਪ੍ਰੇਮ ਪਿਓ ਤੇਰੇ ਘੜੀ ਨਾ ਮਿਲਤੇ ਤੱਕ ਕਲਯੁਗ ਹੋਤਾ। ਇਹ ਸਿੱਖ ਦੇ ਹੱਥ ਵਿੱਚ ਫੜਾ ਕੇ ਉਹਨੂੰ ਸਤਰਕ ਕੀਤਾ ਵੀ ਇਹ ਜਿਹੜੀ ਪ੍ਰੇਮ ਪੱਤਰਿਕਾ ਹੈ ਤੂੰ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਰੱਖਣੀ ਹੈ, ਪ੍ਰਿਥੀ ਚੰਦ ਤੋਂ ਬਚਾਉਣਾ ਹੈ। ਸਿੱਖ ਇਸੇ ਤਰ੍ਹਾਂ ਤੀਜੀ ਪ੍ਰੇਮ ਪੱਤਰਿਕਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਿਆ ਅਤੇ ਆਪਣੇ ਆਪ ਨੂੰ ਪ੍ਰਿਥੀ ਚੰਦ ਤੋਂ ਬਚਾ ਰਿਹਾ ਹੈ। ਜਦੋਂ ਸੁਣਿਆ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਭਾ ਵਿੱਚ ਆਏ ਬੈਠੇ, ਮੰਜੀਏ ਸਥਾਨ 'ਤੇ ਬੈਠੇ ਨੇ, ਦੀਵਾਨ ਹਾਲ ਵਿਖੇ, ਉੱਥੇ ਝਟਪਟ ਜਾ ਪੁੱਜਿਆ, ਮੱਥਾ ਟੇਕ ਕੇ ਮਹਾਰਾਜ ਅੱਗੇ ਪ੍ਰੇਮ ਪੱਤਰਿਕਾ ਰੱਖ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਦੋਂ ਪ੍ਰੇਮ ਪਿਆਰ ਪੱਤਰਿਕਾ ਪੜ੍ਹੀ ਹੈ, ਨੇਤਰਾਂ ਵਿੱਚੋਂ ਆਪ ਜੀ ਦੇ ਜਲ ਆ ਗਿਆ ਵੀ ਸਾਹਿਬਜ਼ਾਦੇ ਇੰਨਾ ਸਨੇਹ ਕਰ ਰਹੇ ਨੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਪ੍ਰੇਮ ਪੱਤਰਿਕਾ ਦਿਖਾਈ ਹੈ ਵੀ ਸਾਹਿਬਜ਼ਾਦੇ ਛੋਟੇ ਆਉਣ, ਸਾਥੋਂ ਵਿਛੜ ਕੇ ਵਿਰਾਗ ਅਵਸਥਾ ਵਿੱਚ ਇਸ ਤਰ੍ਹਾਂ ਵਿਆਕੁਲ ਹੋ ਰਹੇ ਹੈ, ਆਹ ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਪੜ੍ਹੋ। ਬਾਬਾ ਜੀ ਪੜ੍ਹ ਕੇ ਬਹੁਤ ਪ੍ਰਸੰਨ ਹੋਏ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਹਾ ਵੀ ਹੁਣ ਤੁਸੀਂ ਜਾਓ ਅਤੇ ਉਹਨਾਂ ਨੂੰ ਛੇਤੀ ਇੱਥੇ ਵਾਪਸ ਲੈ ਆਓ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਮੰਨ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼੍ਰੀ ਅੰਮ੍ਰਿਤਸਰ ਤੋਂ ਲਾਹੌਰ ਸ਼ਹਿਰ ਵੱਲ ਨੂੰ ਉਹ ਚੱਲ ਪਏ ਸਨ। ਇੱਕ ਰਾਤ ਰਸਤੇ ਵਿੱਚ ਰਹਿ ਕੇ ਜਿਵੇਂ ਅਗਲੇ ਦਿਨ ਪੁੱਜੇ, ਜਿਵੇਂ ਪੁੱਜ ਕੇ ਸੰਗਤਾਂ ਨਾਲ ਮੇਲ ਮਿਲਾਪ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਾਲ ਲੈ ਕੇ ਬਾਬ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਇੱਕ ਨਿਸਾ ਬਸ ਕੈ ਪੁਰ ਗਯੋ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਲਦੇ ਚਲਦੇ ਰਸਤੇ ਵਿੱਚ ਹੀ ਰਾਤ ਪੈ ਗਈ ਹੈ। ਉਹ ਰਾਤ ਇੱਕ ਰਸਤੇ ਵਿੱਚ ਹੀ ਵਿਸ਼ੇਸ਼ ਕਰਕੇ ਅਗਲੇ ਦਿਨ ਸਵੇਰੇ ਫਿਰ ਚੱਲ ਪਏ ਹਨ। ਧਰਮ ਸਾਲ ਮਹਿ ਪ੍ਰਾਪਤ ਪਇਓ। ਤੇ ਅਗਲੇ ਦਿਨ ਤਾਂ ਫਿਰ ਜੋ ਧਰਮਸ਼ਾਲਾ ਹੈ ਜਿੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਚੂਨਾ ਮੁੰਡੀ ਵਿਖੇ ਅਵਤਾਰ ਹੋਇਆ, ਘਰ ਨੂੰ ਵੀ ਉਹ ਧਰਮਸ਼ਾਲਾ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਧਰਮਸ਼ਾਲਾ ਵੀ ਜਾ ਪ੍ਰਵੇਸ਼ ਹੋਏ ਹਨ। ਦੇਖ ਇਸੇ ਸਿੱਖ ਜੇ ਸਮਦਾਈ, ਬਾਬਾ ਬੁੱਢਾ ਸਾਹਿਬ ਜੀ ਨੂੰ ਆਇਆ ਦੇਖ ਕੇ ਜਿੰਨੇ ਉਹ ਧਰਮਸ਼ਾਲਾ ਵਿੱਚ ਸਿੱਖ ਸੇਵਕ ਬੈਠੇ ਸਨ। ਸ੍ਰੀ ਅਰਜਨ ਯੁੱਧ ਉੱਠ ਅਗਵਾਈ, ਸਤਿਕਾਰ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਤ ਸਾਰਿਓਂ ਅੱਗਿਓਂ ਉੱਠ ਕੇ ਖੜਿਆ ਹੋ ਗਏ ਹਨ। ਬੰਧਨ ਕਰੀ ਪਰਸਪਰ ਮਿਲੇ, ਆ ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਆਪੋ ਵਿੱਚ ਹੀ ਸਾਰੇ ਪ੍ਰੇਮ ਪਿਆਰ ਨਾਲ ਮੁੜੇ ਹਨ ਇਹਨਾਂ ਨੂੰ ਬੈਠਾਰਿਓ ਕਰ ਆਦਰ ਭਲੇ, ਬਹੁਤ ਹੀ ਅਰਵ ਸਤਿਕਾਰ ਦੇ ਬਚਨ ਕਹਿੰਦਿਆਂ ਜੀਆਂ ਕਹਿੰਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਵਿਚਕਾਰ ਬਿਠਾ ਲਿਆ ਸੰਗਤ ਨੇ ਸਿੱਖਾਂ ਨੇ। ਗੁਰ ਦਿਸ਼ਕੇ ਸੁਣ ਕਰ ਸੰਦੇਸ਼, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਜੋ ਕੁ ਸੁਖ ਸੁਨੇਹੇ ਹਨ ਉਹ ਦਿੱਤੇ ਹਨ ਉਹਨਾਂ ਨੂੰ ਸੁਣ ਕਰਕੇ ਸੰਗਤ ਨੇ ਭਇਓ ਸਭਨ ਕੇ ਹਰਖ ਵਿਸ਼ੇਸ਼, ਸਾਰੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਵਿਸ਼ੇਸ਼ ਕਰਕੇ ਪ੍ਰਸੰਨਤਾ ਹੋਈ ਹੈ। ਆਇਆ ਤੁਮ ਹੋ ਲੈਨ ਸੁਣ ਐਸੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਤਰ੍ਹਾਂ ਕਿਹਾ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੈਣ ਵਾਸਤੇ ਚੱਲ ਕੇ ਆਇਆ ਹਾਂ। ਕਰਨ ਪੁੱਟਨ ਪੀ ਅੰਮ੍ਰਿਤ ਜੈਸੇ, ਇਹ ਬਾਬਾ ਬੁੱਢਾ ਸਾਹਿਬ ਦੇ ਬਚਨ ਤਾਂ ਸੁਣ ਕੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਕੰਨਾ ਰੂਪੀ ਡੁਨਿਆ ਰੂਪ ਵਿੱਚ ਆਪ ਜੀ ਨੇ ਅੰਮ੍ਰਿਤ ਪੀ ਰਿਹਾ ਆਪਣੀ ਅੰਮ੍ਰਿਤ ਹੀ ਛਕਲਿਆ ਹੋਵੇ। ਭਇਓ ਆਨੰਦ ਸੁਬਰਨੈ ਕੌਣ, ਕਵੀ ਜੀ ਕਹਿੰਦੇ ਜੋ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਸੁਣਿਆ ਵੀ ਤੁਹਾਨੂੰ ਮੈਂ ਲੈਣ ਆਇਆ ਹਾਂ, ਜੋ ਉਸ ਵੇਲੇ ਆਨੰਦ ਹੋਇਆ ਕੌਣ ਕਵੀ ਕੋਈ ਕਥਨ ਕਰ ਸਕਦਾ ਹੈ। ਲਹਿਓ ਕਲਪ ਤਾਰ ਮਨ ਹਪਾਉਣ, ਇਹੀ ਸਮਝੋ ਜਿਵੇਂ ਕਿਸੇ ਨੇ ਘਰ ਦੇ ਵਿੱਚ ਕਲਪ ਰਿਸ਼ ਸਵਰਗ ਦਾ ਪ੍ਰਾਪਤ ਕਰ ਲਿਆ ਉਹ ਖੁਸ਼ ਹੋ ਜਾਂਦਾ ਆਨੰਦ ਹੋ ਜਾਂਦਾ ਹੈ, ਉਸ ਤੋਂ ਵੀ ਵੱਧ ਪ੍ਰਸੰਨ ਆਨੰਦ ਹੋ ਗਏ ਹਨ। ਸੁਖ ਸੋ ਬਸ ਕਰ ਨਿਸਾ ਬਤਾਈ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਰਲ ਮਿਲ ਕੇ ਸੁਖ ਦੇ ਸਹਿਤ ਜਿਹੜੀ ਰਾਤ ਬਤੀਤ ਕੀਤੀ ਹੈ ਉਹਨਾਂ ਸੰਹਾਰੀ ਮਿਲੇ ਸੁਜਾਈ, ਆਪਣੇ ਜਿਹੜੇ ਘਰਾਂ ਵਿੱਚੋਂ ਤਾਇਆ ਸੰਹਾਰੀ ਜੀ ਸਨ ਉਹਨਾਂ ਨੂੰ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਮਿਲੇ ਜੁਰੇ ਨੇ। ਅਪਰ ਬੰਦ ਗਨ ਸਭ ਸੋ ਮਿਲੇ, ਹੋਰ ਜਿਹੜੇ ਕੋਈ ਭੈਣ ਭਰਾ ਸੀ ਸਾਖ ਸੰਧੀ ਸੀ ਸਾਰਿਆਂ ਨਾਲ ਮਿਲੇ ਜੁੜੇ ਹਨ। ਗੁਰਮੁਖ ਸਿੱਖੇ ਪ੍ਰੇਮ ਕਰ ਭਲੇ, ਜਿਹੜੇ ਲਾਹੌਰ ਦੇ ਸਿੱਖ ਪ੍ਰੇਮੀ ਪਿਆਰੇ ਸੀ ਉਹਨਾਂ ਨਾਲ ਚੰਗਾ ਪ੍ਰੇਮ ਪਿਆਰ ਕਰਕੇ ਗੁਰਸੁੱਤ ਸੋ ਮਿਲ ਮਿਲ ਕਰ ਨਮੋ, ਜਿਹਨੇ ਗੁਰੂ ਕੇ ਸਿੱਖ ਹੈ ਗੁਰੂ ਕੇ ਸਪੁੱਤਰ ਨੂੰ ਮਿਲ ਮਿਲ ਕੇ ਨਮਸਕਾਰਾਂ ਕਰਦੇ ਸਿੱਖ ਸੇਵਕ, ਵਿਛੜਨ ਤੇ ਸੰਕਟ ਤੇ ਸਮੋ, ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਅਰਜਨ ਦੇਵ ਜੀ ਦਾ ਹੁਣ ਸਾਡੇ ਨਾਲੋਂ ਵਿਛੋੜਾ ਹੋ ਜਾਏਗਾ ਜਿਸ ਕਰਕੇ ਪਿੱਛਣੇ ਕਰਕੇ ਸਭ ਨੂੰ ਦੁੱਖ ਹੋਇਆ ਹੈ। ਸ੍ਰੀ ਅਰਜਨ ਭਿੱਖ ਸੰਗਤ ਸਾਰੀ, ਇੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਵੇਖਿਆ ਵੀ ਵਿਛੋੜੇ ਕਰਕੇ ਦੁਖੀ ਹੋ ਰਹੀ ਹੈ। ਧੀਰ ਦਈ ਕੀ ਜਹ ਸੁਖ ਭਾਰੀ, ਸਭ ਨੂੰ ਧੀਰ ਦਿੱਤੀ ਹੈ ਵੀ ਭਾਰੀ ਸੁਖ ਮਨਾਉਣਾ ਕਰੀਏ। ਸੁਧਾ ਸਰੋਵਰ ਮੇਲੇ ਆਵਹੋ, ਅੰਮ੍ਰਿਤਸਰ ਸਾਹਿਬ ਦਾ ਜਦੋਂ ਵਿਸਾਖੀ ਦਾ ਜੋੜ ਮੇਲਾ ਲੱਗਦਾ ਹੈ ਉਦੋਂ ਦੀਵਾਲੀ ਦਾ ਮੇਲਾ ਆਇਆ ਕਰੋ। ਮਿਲਹੋ ਗੁਰੂ ਦਰਸਹ ਹਰ ਖਾਵਹੋ, ਗੁਰੂ ਰਾਮਦਾਸ ਸਾਹਿਬ ਨੂੰ ਮਿਲੋ ਦਰਸ਼ਨ ਕਰਕੇ ਪ੍ਰਸੰਨ ਹੋਵੋ। ਭਏ ਸੰਕਟ ਆਰੂਢ ਤੁਰੰਤੇ, ਭਏ ਸੰਕਟ, ਸੰਕਟ ਤਾਂ ਨਹੀਂ ਹੈਗਾ ਸੰਕਟ ਹੈ ਤੇਰੇ ਕੋਲ ਤੇਰੀ ਹੈਗਾ ਭਏ ਸੰਕਟ ਆਰੂਢ ਤੁਰੰਤੇ। ਸੰਕਟ ਤੇ ਸੰਕਟ ਦਾ ਅਰਥ ਤਾਂ ਜਿਵੇਂ ਸਮਾਜ ਸੰਕਟ ਨੂੰ ਗੱਡੇ ਦਾ ਸੰਕਟ ਨੂੰ ਦੁੱਖ ਦਾ ਇੰਨਾ ਫਰਕ ਪੈ ਜਾਂਦਾ ਟਿੱਪੀ ਨਾਲ। ਇਸ ਕਰਕੇ ਬੜੀ ਛੇਤੀ ਕਹਿੰਦੇ ਉਹ ਗੱਡੇ ਉੱਪਰ ਆਪ ਜੀ ਚੜ ਪਏ ਹਨ। ਜਿਹੜੇ ਬਿਖਬ ਭਾਰੀ ਬਲਵੰਤੇ, ਜਿਹੜੇ ਭਾਰੀ ਬਲ ਵਾਲੇ ਬੈਲ ਹਨ ਉਹ ਗੱਡੇ ਨਾਲ ਜੁੜੇ ਹੋਏ ਹਨ। ਗਰੀਬ ਵਿਭੂਖਨ ਬਾਜੈ ਚਾਲਤ, ਇਸ ਤਰ੍ਹਾਂ ਕਹਿੰਦੇ ਜਿਸ ਵੇਲੇ ਉਹ ਚੱਲ ਰਹੇ ਨੇ ਬੈਲ, ਜਿਹੜੇ ਕੋਈ ਗਲ ਵਿੱਚ ਭੁੱਖਣ ਜੇ ਪਾਏ ਟੱਲੀਆਂ ਜੀਆਂ ਪਾਈਆਂ ਉਹ ਖੜਕ ਰਹੇ ਹਨ। ਮਗਮਹਿ ਉਤਲਾਵਤ ਪੱਗ ਢਾਲਤ, ਰਸਤੇ ਵਿੱਚ ਇਸ ਤਰ੍ਹਾਂ ਚਲਦੇ ਹੋਏ ਪੈਰ ਬਹੁਤ ਤੇਜ਼ ਰੱਖ ਜਾਣੀ, ਤੇਜ਼ ਚੱਲ ਰਹੇ ਬੈਲ। ਭਾਈ ਬੁੱਢਾ ਸੰਗ ਚੜਾਇਓ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਗੱਡੇ ਉੱਪਰ ਨਾਲ ਹੀ ਚੜਾ ਲਿਆ ਹੋਇਆ। ਕਰੇ ਸ਼ੀਘਰਤਾ ਸਕਟ ਚਲਾਇਓ, ਇਸ ਤਰ੍ਹਾਂ ਕਹਿੰਦੇ ਬੜੀ ਗਾਲੀ ਕਰਦਿਆਂ ਹੋਇਆ ਉਹ ਰਥ ਨੂੰ ਚਲਾਇਆ ਹੈ। ਬ੍ਰਿਖਬਨ ਪ੍ਰੇਰਕ ਕੋ ਧਨ ਦੀਨਾ, ਜਿਹੜੇ ਕੋਈ ਬੈਲਾਂ ਨੂੰ ਚਲਾਉਣ ਵਾਲਾ ਹੈ ਗੱਡੀਵਾਨ, ਉਸਨੂੰ ਵੀ ਕਹਿੰਦੇ ਕੁਝ ਮਾਇਆ ਦੇ ਦਿੱਤੀ ਆਪ ਜੀ ਨੇ। ਗਮਨੇ ਮਾਰਗ ਕੋ ਸੁਖ ਕੀਨਾ, ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਵਿੱਚ ਚੱਲੇ ਹਨ, ਮਨ ਦੇ ਵਿੱਚ ਬੜਾ ਸੁਖ ਮਨਾਇਆ ਹੈ। ਤ੍ਰਿਪਤਾਏ ਦੇ ਬ੍ਰਿਖਬ ਅਹਾਰਾ, ਇਸ ਤਰ੍ਹਾਂ ਜਿਹੜੇ ਕੋਈ ਬੈਲ ਸਨ ਉਹਨਾਂ ਨੂੰ ਕਹਿੰਦੇ ਖਵਾ ਖਵਾ ਕੇ ਚੰਗਾ ਚੋਖਾ ਐ ਰਜਾਇਆ ਪਹੁੰਚਾਇਆ ਹੋਇਆ ਸੀ। ਚੱਲੇ ਜਾ ਨਹਿ ਲੱਗੇ ਅਵਾਰਾ, ਇੰਨੇ ਉਹ ਬੈਲ ਤੇ ਚਲੇ ਜਾ ਰਹੇ ਆ ਕੋਈ ਦੇਰੀ ਨੀ ਲੱਗੀ ਹੈ। ਤਿੰਨ ਜਾਮ ਮਹਿ ਪਹੁੰਚੇ ਜਾਈ, ਇਸ ਤਰ੍ਹਾਂ ਕਹਿੰਦੇ ਤਿੰਨ ਕੁ ਪਹਿਰਾਂ ਵਿੱਚ ਨੌ ਘੰਟਿਆਂ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਪਹੁੰਚੇ ਲਾਹੌਰ ਤੋਂ। ਦੇਖ ਸੁਧਾ ਸਾਰ ਗਰੀਬ ਨਿਵਾਏ, ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਾਹਮਣੇ ਦੇਖਿਆ, ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਤਿਕਾਰ ਵਜੋਂ ਉਹ ਗਰਦਨ ਨੀਵੀ ਕੀਤੀ, ਸੀਸ ਝੁਕਾਇਆ ਹੈ। ਪਿਤ ਮਿਲਬੇ ਕੋ ਆਨੰਦ ਵਿਚਾਰ ਹੈ, ਉਸੇ ਵੇਲੇ ਵੀ ਹੁਣ ਪਿਤਾ ਗੁਰੂ ਜੀ ਨੂੰ ਮਿਲਾ ਗਏ, ਕਿੰਨਾ ਆਨੰਦ ਹੋ ਇਸ ਸੰਬੰਧੀ ਵਿਚਾਰ ਰਹੇ। ਲੋਚਨ ਤੇ ਚੱਲ ਬੂੰਦਨ ਡਾਰ ਹੈ, ਨੇਤਰਾਂ ਵਿੱਚੋਂ ਜਿਹੜੀਆਂ ਵਿਛੋੜੇ ਦੀਆਂ ਬੂੰਦਾਂ ਉਹ ਸੁੱਟ ਰਹੇ ਹਨ। ਬਹੁਤ ਦਿਵਸ ਕੋ ਬਿਰ ਹੈ ਵਿਦਾਰ ਹੈ, ਮਨ ਵਿੱਚ ਹੀ ਕਹਿੰਦੇ ਬਹੁਤ ਦਿਨਾਂ ਦਾ ਪਿਤਾ ਸਤਿਗੁਰੂ ਨਾਲ ਜੋੜਾ ਵਿਛੋੜਾ ਹੋਇਆ, ਹੁਣ ਮਿਲ ਕੇ ਦੂਰ ਕਰਾਂਗੇ ਅੱਜ। ਘਟੀ ਆਜ ਕੀ ਧਨ ਉਚਾਰ ਹੈ, ਮੁੱਖੋਂ ਕਹਿ ਰਹੇ ਹੈ ਵੀ ਅੱਜ ਦੀ ਜਿਹੜੀ ਘੜੀ ਹੈ ਸਾਡੇ ਲਈ ਬੜੀ ਧੰਤਾ ਯੋਗ ਹੈ। ਸਤਿਗੁਰ ਜਿਸ ਥਲ ਸਭਾ ਲਗਾਈ, ਇਧਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਜਿੱਥੇ ਉਹ ਸਭਾ ਲਗਾਈ ਹੈ ਦੀਵਾਨ ਸਥਾਨ ਮੰਜੀ ਸਾਹਿਬ ਬੈਠੇ ਹੋਏ ਹਨ। ਉਤਰੇ ਆਨ ਸੰਗ ਬ੍ਰਿਧ ਭਾਈ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਪਹੁੰਚ ਕੇ ਗੱਡੇ ਤੋਂ ਹੇਠਾਂ ਉਤਰ ਪਏ ਆਪ ਜੀ। ਪਿਖੇ ਦੂਰ ਤੇ ਸਤਿਗੁਰ ਭਾਨ, ਹਾਂ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੂਰੋਂ ਜਿਵੇਂ ਸੂਰਜ ਹੁੰਦਾ ਨਾ ਇਸ ਰੂਪ ਦੇ ਵਿੱਚ ਵੇਖਿਆ ਹੈ ਆਪ ਜੀ ਨੇ। ਕਮਲ ਪ੍ਰਫੁੱਲਤ ਬਦਨ ਮਹਾਨ, ਗੁਰੂ ਰੂਪ ਸੂਰਜ ਦੇ ਦਰਸ਼ਨ ਕਰਕੇ ਆਪ ਜੀ ਦਾ ਜਿਹੜਾ ਮੁੱਖ ਹੈ ਕਵਲ ਵਾਂਗੂ ਕਹਿੰਦੇ ਬਹੁਤ ਹੀ ਖਿੜ ਗਿਆ ਹੈ। ਪੂਰਨ ਚੰਦ ਪਿਤਾ ਕੀ ਉਹ ਅਸਵਾ, ਜਿਹੜੇ ਪਿਤਾ ਪੂਰਨਮਾਸੀ ਦੇ ਚੰਦਰਮਾ ਵਾਂਗ ਹਨ ਉਹਨਾਂ ਦੀ ਤਰਫ। ਲੋਚਨ ਕੀਨ ਚਕੋਰਨ ਜੋਰਾ, ਆਪ ਜੀ ਨੇ ਜਿਹੜੇ ਨੇਤਰ ਆ ਉਹਨਾਂ ਨੂੰ ਕਹਿੰਦੇ ਜਿਵੇਂ ਚਕੋਰਾਂ ਹੁੰਦੀਆਂ ਹਨ ਜਾਂ ਚਕੋਰਾਂ ਦਾ ਜੋੜਾ ਹੁੰਦੇ ਉਹ ਜੋੜ ਦਿੱਤਾ ਹੈ। ਨੀਠ ਨੀਠ ਪਹੁੰਚੇ ਢਿੱਗ ਜਾਏ, ਹਾਂ ਮਸਾਂ ਮਸਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਪੁੱਜੇ ਹਨ। ਪਰੇ ਚਰਨ ਪੰਕਜ ਉਤਲਾਏ, ਜਾਂਦਿਆਂ ਸਾਰ ਕਾਹਲੀ ਕਰਦਿਆਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਟਹਿ ਪਏ ਆਪ ਜੀ। ਡ੍ਰਿਗ ਜਲ ਤੇ ਮਨ ਪਗ ਮਨੋ ਪਖਾਰੇ, ਨੇਤਰਾਂ ਦੇ ਜਲ ਦੇ ਨਾਲ ਮਨੋ ਮਹਾਰਾਜ ਦੇ ਚਰਨੀ ਧੋ ਦਿੱਤੇ ਆਪ ਜੀ ਨੇ। ਪ੍ਰੇਮ ਨਿਮਗਨ ਸਪੂਤ ਨਿਹਾਰੇ, ਇਧਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸ੍ਰੇਸ਼ਟ ਪੁੱਤਰ ਅਰਜਨ ਦੇਵ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਭਿਜਿਆ ਹੋਇਆ ਦੇਖਿਆ। ਪਕਰ ਪੂਜਾ ਤਤਕਾਲ ਉਠਾਏ, ਹਾਂ ਬਹੁਤ ਹੀ ਛੇਤੀ ਬਾਹਾਂ ਤੋਂ ਪਕੜ ਕਰਕੇ ਉਠਾ ਲਿਆ ਹੈ। ਭਰੇ ਅੰਗ ਦੇਖਤ ਹਰ ਖਾਏ, ਇਸ ਤਰ੍ਹਾਂ ਆਪਣੇ ਕਹਿੰਦੇ ਜੱਫੀ ਵਿੱਚ ਲੈ ਲਿਆ, ਦੇਖ ਦੇਖ ਕੇ ਪ੍ਰਸੰਨ ਹੋ ਗਏ ਗੁਰੂ ਰਾਮਦਾਸ ਸਾਹਿਬ ਜੀ। ਅਧਿਕ ਪ੍ਰੀਤ ਸੋ ਲਾਏ ਵਿਛਾਤੀ, ਹਾਂ ਬਹੁਤ ਹੀ ਪ੍ਰੀਤੀ ਨਾਲ ਇਸ ਤਰ੍ਹਾਂ ਛਾਤੀ ਨਾਲ ਲਾਇਆ ਹੈ। ਮਸਤਕ ਸੂੰਘ ਲਈ ਜਨ ਥਾਤੀ, ਮੱਥਾ ਚੁੰਮ ਰਹੇ ਹੈ ਮਾਨੋ ਕਹਿੰਦੇ ਸੁਖਾਂ ਦੀ ਥੈਲੀ ਆਪ ਜੀ ਨੇ ਅੱਜ ਪ੍ਰਾਪਤ ਕਰ ਲਈ। ਸੋਢੀ ਕੁਲ ਕੀ ਰਾਖ ਵਡਾਏ, ਕਹਿਣ ਲੱਗੇ ਹੇ ਸੁਪੁੱਤਰ ਸੋਢੀਆਂ ਕੁਲ ਦੀ ਤੈਨੇ ਜਿਹੜੀ ਵੱਡ ਵਡੇ ਆਈ ਉਹ ਰੱਖ ਲਈ ਹੈ। ਹੇ ਸੁਪੁੱਤਰ ਕਰ ਹੈ ਅਧਕਾਏ, ਹੇ ਸੁਪੁੱਤਰ ਸੋਢੀਆਂ ਦੀ ਕੁਲ ਜਿਹੜੀ ਵਡਿਆਈ ਇਸ ਨੂੰ ਜ਼ਿਆਦਾ ਤੂੰ ਕਹਿੰਦੇ ਹੋਰ ਵਧਾਏਗਾ, ਹੋਰ ਚੰਨ ਚੰਨ ਲਾਏਗਾ। ਗੁਰਤਾ ਭਾਰ ਧਾਰ ਬੇਬਲੀ, ਇਸੇ ਤਰ੍ਹਾਂ ਬਿਆਰ ਰਹੇ ਆ ਵੀ ਜੋ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਬੋਝ ਹੈ ਉਹਨੂੰ ਧਾਰਨ ਵਾਸਤੇ ਚੁੱਕਣ ਵਾਸਤੇ ਬਲੀ ਹੈ। ਮਹਾ ਧੀਰ ਹੋਇਆ ਉਹ ਬਿਦ ਭਲੀ, ਇਸ ਤਰ੍ਹਾਂ ਮਹਾਨ ਕਹਿੰਦੇ ਧੀਰ ਧਾਰੀ ਤੇ ਬਲੀ ਹੋ ਗਿਆ। ਤਬ ਮੰਗਵਾਏ ਪੱਠੀ ਜੋ ਪਾਤੀ, ਉਸ ਵੇਲੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜੀ ਕੋਈ ਚਿੱਠੀ ਸੀ ਉਹ ਮੰਗਾ ਕੇ ਪੜ੍ਹਨਾ ਕੀਤੀ ਹੈ ਦੂਜੀ ਵਾਰ ਵੀ। ਪੱਠੀ ਆਪ ਕਰ ਸੀਤਲ ਛਾਤੀ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਚਿੱਠੀ ਪੜ੍ਹਨਾ ਕੀਤੀ ਦੁਬਾਰਾ ਦਿਲ ਛਾਤੀ ਨੂੰ ਠੰਡਾ ਠਾਰ ਕੀਤਾ। ਸੁਣ ਹੋ ਪੁੱਤਰ ਜਪ ਕੇ ਤੁਮ ਗਵਨੇ, ਫਿਰ ਚਿੱਠੀ ਤੀਜੀ ਪੜ੍ਹ ਕੇ ਤੇ ਕਹਿਣ ਲੱਗੇ ਹੇ ਸੁਪੁੱਤਰ ਸੁਣੋ ਜਦੋਂ ਤੁਸੀਂ ਲਾਹੌਰ ਨੂੰ ਗਏ ਸੀ, ਇੱਕ ਪੱਤਰਿਕਾ ਭੇਜੀ ਭਵਨੇ ਸਾਹਿਬਜ਼ਾਦੇ ਸਾਡੇ ਘਰ ਵਿੱਚ ਇੱਥੇ ਸ੍ਰੀ ਅੰਮ੍ਰਿਤਸਰ ਇੱਕੋ ਇੱਕ ਸ਼ਹੀਏ ਪ੍ਰੇਮ ਪੱਤਰਿਕਾ ਚਿੱਠੀ ਭੇਜੀ ਸੀ। ਲਵਪੁਰ ਵਿਖੇ ਰਹੇ ਚਿਰਕਾਲ, ਤੁਸੀਂ ਸਹੌਰ ਦੇ ਵਿੱਚ ਬਹੁਤ ਸਮਾਂ ਰਹੇ ਹੈ, 3 ਸਾਲ ਦੇ ਨੇੜੇ ਤੇੜੇ ਤੁਹਾਡਾ ਸਮਾਂ ਰਹਿੰਦਿਆਂ ਹੋਇਆ ਉੱਥੇ ਮਿਲੇ ਰਹੇ ਸਤਸੰਗਤ ਜਾਲ, ਦੇਖ ਲੋ ਉੱਥੇ ਬਹੁਤੀਆਂ ਸਿੱਖ ਸੰਗਤਾਂ ਵਿੱਚ ਹੀ ਤੁਸੀਂ ਮਿਲੇ ਜੁੜੇ ਰਹੇ ਹੋ। ਅਪਰ ਪੱਤਰਿਕਾ ਕਿਉਂ ਨਾ ਪਠਾਏ, ਸਾਹਿਬਜ਼ਾਦੇ ਹੋਰ ਪ੍ਰੇਮ ਪੱਤਰਿਕਾ ਤੁਸੀਂ ਕਿਉਂ ਨਾ ਪਹਿਲਾਂ ਭੇਜੀ ਕੋਈ, ਲਿਖਣ ਵਿਖੇ ਮਤ ਅਤ ਚਤੁਰਾਏ। ਸਾਹਿਬਜ਼ਾਦੇ ਸੁਪੁੱਤਰ ਇਹ ਪ੍ਰੇਮ ਪੱਤਰਿਕਾ ਲਿਖਣ ਵਿੱਚ ਤੁਹਾਡੇ ਅੰਦਰ ਬੜੀ ਸਿਆਣਪ ਹੈ, ਬਹੁਤ ਤੁਸੀਂ ਸੂਝ ਬੂਝ ਨਾਲ ਲਿਖੀ ਹੈ। ਪੱਠੀ ਏਕ ਤਦਿਅਪ ਕਿਆ ਕੀਨਾ, ਚਲੋ ਸਾਹਿਬਜ਼ਾਦੇ ਜੇ ਭਲਾ ਤੁਸੀਂ ਇੱਕੋ ਇੱਕ ਹੀ ਇਹ ਪ੍ਰੇਮ ਪੱਤਰਿਕਾ ਚਿੱਠੀ ਭੇਜੀ ਹੈ, ਫਿਰ ਕਹਿੰਦੇ ਇਹ ਲਿਖ ਕੇ ਤੇ ਆ ਕੀ ਕੀਤਾ ਹੈ। ਅੰਕ ਤੀਸਰੋ ਕਿਮ ਲਿਖ ਦੀਨਾ, ਆ ਪ੍ਰੇਮ ਪੱਤਰਿਕਾ ਉੱਪਰ ਜਿਹੜਾ ਤੀਆ ਅੰਕ ਤੁਸੀਂ ਕਿਵੇਂ ਲਿਖ ਦਿੱਤਾ, ਇੱਥੋਂ ਤਾਂ ਹੁੰਦਾ ਵੀ 3 ਤੀਜੀ ਪੱਤਰਿਕਾ ਹੈ। ਬਣਿਓ ਸ਼ਬਦ ਪਦ ਏਕੋ ਜੈਸੇ, ਇਸ ਤਰ੍ਹਾਂ ਕਹਿੰਦੇ ਸ਼ਬਦ ਦਾ ਇੱਕ ਪਦ ਬਣਿਆ ਹੋਵੇ, ਪੌੜੀ ਬਣੀ ਹੋਵੇ। ਲਿਖਿਓ ਇਕਾਂਗ ਚਾਹੀਏ ਤੈਸੇ, ਕਰਕੇ ਜਦੋਂ ਸ਼ਬਦ ਦਾ ਇੱਕ ਪਦ ਬਣਿਆ ਇੱਕ ਪੌੜੀ ਬਣੀ ਹੈ, ਫਿਰ ਏਕਾ ਅੰਕ ਹੀ ਲਿਖਿਆ ਚਾਹੀਦਾ ਸੀ, ਤੁਸੀਂ ਇੱਥੇ ਤੀਆ ਲਿਖਿਆ ਹੈ। ਇਸ ਮੈਂ ਕਹੋ ਹੇਤ ਹੈ ਕੌਣ, ਸਾਹਿਬਜ਼ਾਦੇ ਸੁਪੁੱਤਰ ਇਹਦੇ ਵੀ ਦੱਸੋ ਕੀ ਕੋਈ ਕਾਰਨ ਹੈ ਕੀ ਅੰਕ ਲਿਖਣ ਦਾ। ਸਭਨ ਵਿਖੈ ਬੂਝਿਓ ਸੁਖ ਪਾਉਣ, ਗੁਰੂ ਰਾਮਦਾਸ ਸਾਹਿਬ ਜੋ ਸੁਖਾਂ ਦੇ ਘਰ ਹੈ ਸਾਰੀਆਂ ਸੰਗਤਾਂ ਵਿੱਚ ਬੈਠਿਆ ਸਾਹਿਬਜ਼ਾਦੇ ਨੂੰ ਪੁੱਛਿਆ। ਸ੍ਰੀ ਅਰਜਨ ਕਰ ਜੋਰ ਉਚਾਰੀ, ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਕਿਹਾ ਹੈ, ਕਹਿਨੋ ਬਨਹਿਨ ਆਪ ਅਗਾਰੇ, ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਮੇਰਾ ਕਹਿਣਾ ਆਪ ਜੀ ਅੱਗੇ ਬਣਦਾ ਨਹੀਂ, ਸਭ ਘੱਟ ਘੱਟ ਕੇ ਅੰਤਰ ਜਾਮੇ, ਮਹਾਰਾਜ ਤੁਸੀਂ ਤਾਂ ਸਾਰਿਆਂ ਦਿਲਾਂ ਦਿਲਾਂ ਦੀਆਂ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੋ, ਦੁਰਿਓ ਨਾ ਕੁਛ ਤੁਮ ਤੇ ਜਗ ਸਵਾਮੀ, ਸੰਸਾਰ ਦੇ ਸਵਾਮੀ ਤੁਹਾਡੇ ਤੋਂ ਕੋਈ ਲੁਕਿਆ ਪਿਆਤ ਹੈ ਨਹੀਂ ਤਉ ਆਪ ਕੀ ਆਇ ਸਪਾਏ ਤਾਰੇ ਮਹਾਰਾਜ ਮੈਂ ਸੁਪੁੱਤਰ ਆਪ ਜੀ ਦੀ ਆਗਿਆ ਪਾ ਕੇ ਕਹਿਬੋ ਬਣੈ ਹੋਏ ਜਿਸ ਪਾਏ ਇਸ ਤਰ੍ਹਾਂ ਮਹਾਰਾਜ ਤੀਆ ਅੰਕ ਲਿਖਿਆ ਗਿਆ ਉਸ ਸੰਬੰਧ ਵਿੱਚ ਮਹਾਰਾਜ ਮੇਰਾ ਕਹਿਣਾ ਬਣਦਾ ਹੀ ਹੈ ਦੋਏ ਪੱਤਰਿਕਾ ਪਠੀ ਅਗਾਰੀ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਦੋ ਪੱਤਰਿਕਾਵਾਂ ਦੋ ਚਿੱਠੀਆਂ ਪਹਿਲਾਂ ਮੈਂ ਭੇਜੀਆਂ ਆਪ ਜੀ ਦੀ ਪਾਸ ਭਏ ਸ਼ਬਦ ਪਦ ਗਿਰਾ ਉਚਾਰੀ ਇਸ ਤਰ੍ਹਾਂ ਜਿਹੜੀ ਮਹਾਰਾਜ ਮੈਂ ਮੁੱਖੋਂ ਬਾਣੀ ਉਚਾਰਨ ਕੀਤੀ ਉਹ ਜਿਵੇਂ ਬਾਣੀ ਸ਼ਬਦ ਦੇ ਪਦ ਹੁੰਦੇ ਪੌੜੀਆਂ ਹੁੰਦੀਆਂ ਇਸ ਤਰ੍ਹਾਂ ਇਹ ਤਿੰਨ ਪੌੜੀਆਂ ਹੋ ਗਈਆਂ ਤ੍ਰਿਤੀ ਪਠੀ ਇਹੋ ਰਾਵਰ ਪਾਸ ਮਹਾਰਾਜ ਪਹਿਲਾਂ ਦੋ ਪੱਤਰਿਕਾ ਭੇਜੀਆਂ ਸੀ ਤੀਜੀ ਇਹ ਪ੍ਰੇਮ ਪੱਤਰਿਕਾ ਆਪ ਜੀ ਕੋਲ ਮੈਂ ਭੇਜੀ ਹੈ ਬਣਿਓ ਸ਼ਬਦ ਪਦ ਵਿੱਚ ਅਰਦਾਸ ਇਸ ਤਰ੍ਹਾਂ ਮਹਾਰਾਜ ਇਹ ਜਿਹੜਾ ਸ਼ਬਦ ਹੈ ਅਰਦਾਸ ਰੂਪ ਦੇ ਵਿੱਚ ਇਹਦੇ ਪਦ ਬਣੇ ਹੈ ਤਿੰਨ ਪੌੜੀਆਂ ਬੇਨਤੀ ਰੂਪ ਵਿੱਚ ਹੀ ਬੰਠਣ ਗਈਆਂ ਅੰਕ ਤੀਨ ਕੋ ਯਾਂ ਤੇ ਲਿਖਿਓ ਮਹਾਰਾਜ ਇਹ ਸ਼ਬਦ ਦੀਆਂ ਤਿੰਨ ਪੌੜੀਆਂ ਬਣ ਗਈਆਂ ਤੇ ਇਸੇ ਕਾਰਨ ਕਰਕੇ ਮਹਾਰਾਜ ਮੈਂ ਫਿਰ ਤੀਆ ਅੰਕ ਇਹਦੇ ਤੇ ਲਿਖਿਆ ਹੈ ਜੋ ਬੂਝਿਓ ਰਾਵਰ ਨੇ ਪੇਖਿਓ ਮਹਾਰਾਜ ਆਪ ਜੀ ਨੇ ਮੈਥੋਂ ਪੁੱਛਿਆ ਆਪ ਜੀ ਨੇ ਪਹਿਲਾਂ ਵੇਖੀ ਹੈ ਦੋ ਪ੍ਰੇਮ ਪੱਤਰਿਕਾ ਪਹਿਲਾਂ ਆਪ ਜੀ ਨੇ ਪੜ੍ਹ ਗਈਆਂ ਵੇਖੀਆਂ ਹੀ ਹੈ ਤੀਜੀ ਹੈ ਸੁਣ ਗੁਰ ਕਹਿਓ ਨਾ ਮੋਹ ਢਿੱਗ ਆਈ ਗੁਰੂ ਮਹਾਰਾਜ ਸੁਣ ਕੇ ਕਹਿਣ ਲੱਗੇ ਵੀ ਇਹ ਸਾਹਿਬਜ਼ਾਦੇ ਦੋ ਪ੍ਰੇਮ ਪੱਤਰਿਕਾ ਤਾਂ ਸਾਡੇ ਕੋਲ ਪਹਿਲਾਂ ਬਿਲਕੁਲ ਆਈਆਂ ਹੀ ਨਹੀਂ ਲਿਖ ਤੁਮਨੇ ਕਿਸ ਹੱਥ ਪਠਾਈ ਉਹ ਜਿਹੜੀਆਂ ਦੋ ਪ੍ਰੇਮ ਪੱਤਰਿਕਾ ਲਿਖ ਕੇ ਤੁਸੀਂ ਕਿਹੜੇ ਸਿੱਖ ਦੇ ਹੱਥ ਵਿੱਚ ਭੇਜੀਆਂ ਸੀ ਸਾਨੂੰ ਦੱਸੋ ਲੇ ਕਿਹਨੇ ਕਹਿ ਧਰੀ ਛਪਾਈ ਜਿਵੇਂ ਪ੍ਰੇਮ ਪੱਤਰਿਕਾ ਕਿਹਨੇ ਲੈ ਕੇ ਲਕੋ ਛਪੋ ਕੇ ਰੱਖ ਲਈਆਂ ਆਪਣੇ ਕੋਲ ਮਾਰਗ ਗਿਰ ਪਰੀ ਨ ਪਾਈ ਵੀ ਜਿਹੜਾ ਲਿਆਉਣ ਵਾਲਾ ਸਿੱਖ ਸੀ ਉਹ ਤੋਂ ਲਿਆਉਂਦਿਆਂ ਦੇ ਰਸਤੇ ਵਿੱਚ ਹੀ ਡਿੱਗ ਪਈਆਂ ਉਹ ਚਿੱਠੀਆਂ ਤੇ ਮੁੜ ਕੇ ਉਹਨੂੰ ਪਾਈਆਂ ਲੱਭੀਆਂ ਨਹੀਂ ਹੈ ਜੋ ਸਿੱਖ ਲਿਆਇਓ ਬੈਠਿਓ ਪਾਸ ਜਿਹੜਾ ਇਹ ਦੋਵੇਂ ਪ੍ਰੇਮ ਪੱਤਰਿਕਾ ਪਹਿਲਾਂ ਲੈ ਕੇ ਆਇਆ ਸੀ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਉਹ ਬੈਠਾ ਹੋਇਆ ਸੀ ਕਹਿਓ ਸੋ ਮੈਂ ਆਨੀ ਅਰਦਾਸ ਉਹ ਸਿੱਖ ਨੇ ਹੱਥ ਜੋੜ ਕੇ ਚਟਪਟ ਕਰਕੇ ਹੋ ਕੇ ਕਹਿ ਦਿੱਤਾ ਕਿ ਮਹਾਰਾਜ ਉਹ ਦੋ ਚਿੱਠੀਆਂ ਪ੍ਰੇਮ ਪੱਤਰਿਕਾ ਮੈਂ ਹੀ ਲਿਆਂਦੀਆਂ ਸੀ ਪੁੱਤਰ ਆਪ ਕੋ ਜੇਸ਼ਟ ਲੈ ਕਰ ਹੇ ਗੁਰੂ ਰਾਮਦਾਸ ਆਪਦਾ ਵੱਡਾ ਜਿਹੜਾ ਸਪੁੱਤਰ ਹੈ ਨਾ ਉਹ ਚਿੱਠੀਆਂ ਲੈ ਕੇ ਮੁਝ ਤਜ ਵਹਿਰ ਪ੍ਰਵੇਸ਼ਤ ਪਾਕ ਭਾ ਘਰ ਮੈਨੂੰ ਛੱਡ ਕੇ ਚਿੱਠੀਆਂ ਲੈ ਕੇ ਘਰ ਵਿੱਚ ਵੜਦਾ ਰਿਹਾ ਹੈ ਬਹਰੋ ਆਏ ਕਰ ਤਿੰਨ ਕਹਿ ਦੀਨ ਮੇਰੇ ਵਾਹ ਕੋਲ ਤਾਂ ਦੋ ਵਾਰੀ ਕਹਿੰਦੇ ਬਾਹਰ ਆ ਕੇ ਉਹ ਇਉਂ ਕਹਿੰਦਾ ਰਿਹਾ ਸ੍ਰੀ ਸਤਿਗੁਰ ਨੇ ਵਾਚਨ ਕੀਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਜਿਹੜੀਆਂ ਤਾਂ ਉਹਨਾਂ ਦੀਆਂ ਚਿੱਠੀਆਂ ਲਿਆਂਦੀਆਂ ਸੀ ਉਹਨਾਂ ਨੇ ਪੜ੍ਹ ਪੜਾ ਲਈਆਂ ਸੁਖ ਆਨੰਦ ਕੀ ਸੁਧ ਕਹਿ ਦੀਜੈ ਹੈ ਇਸ ਕਰਕੇ ਵੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇੱਥੋਂ ਦੀ ਵੀ ਜਿਹੜੀ ਸੁਖ ਆਨੰਦ ਦੀ ਹੈ ਨਾ ਗੱਲਬਾਤ ਹੈ ਰਾਜੀ ਖੁਸ਼ੀ ਕਹਿ ਦੇਈਏ ਉਹਨਾਂ ਨੂੰ ਤੂੰ ਲਵਪੁਰੀ ਪਿਆਨੋ ਕੀ ਮੈਨੂੰ ਤਾਂ ਇਹ ਪਿਰਥੀ ਚਾਹੁੰਦਿਆਂ ਹੀ ਕਹਿੰਦਾ ਰਿਹਾ ਵੀ ਤੂੰ ਹੁਣ ਵੀ ਲਾਹੌਰ ਵੱਲ ਨੂੰ ਚਲਿਆ ਘਰ ਚਾਲੇ ਮਾਰ ਤੁਮਰੋ ਦਰਸ਼ਨ ਹੋਣ ਨਾ ਦਇਓ ਦੇਖੋ ਮਹਾਰਾ ਮੈਂ ਦੋ ਵਾਰੀ ਪਹਿਲਾਂ ਵੀ ਆਇਆ ਤੁਹਾਡੇ ਉਹ ਪਿਰਥੀ ਚੰਦ ਪੁੱਤਰ ਨੇ ਮੈਨੂੰ ਦਰਸ਼ਨ ਹੀ ਨਹੀਂ ਹੋਣ ਦਿੱਤੇ ਹਾਂ ਬਿਨਾਂ ਮਿਲੇ ਮੁਝ ਰੁਖ ਸਦ ਕਯੋ ਆਪ ਜੀ ਦੇ ਮਿਲੇ ਬਗੈਰ ਬਚਨ ਕੀਤੇ ਬਗੈਰ ਮਹਾਰਾ ਮੈਨੂੰ ਪਹਿਲਾਂ ਇਹ ਦੋ ਵਾਰੀ ਵਿਦਾ ਕਰਦਾ ਰਿਹਾ ਹੈ ਅਪਰ ਨਾ ਸੁਧ ਮੋਕਾ ਹੁਕਮ ਭਈ ਗੁਰੂ ਰਾਮਦਾਸ ਸਾਹਿਬ ਹੋਰ ਮੈਨੂੰ ਕੋਈ ਖਬਰਸਾਰ ਬਿਲਕੁਲ ਨਹੀਂ ਹੈ ਦਈ ਆਪ ਢਿੱਗ ਕਹਿ ਨਹਿ ਦਈ ਦੋ ਜਿਹੜੀਆਂ ਚਿੱਠੀਆਂ ਮੈਂ ਲੈ ਕੇ ਆਇਆ ਸੀ ਆਪ ਜੀ ਦੇ ਕੋਲ ਦਿੱਤੀਆਂ ਜਾਂ ਨਹੀਂ ਦਿੱਤੀਆਂ ਇਹ ਤਾਂ ਤੁਹਾਨੂੰ ਪਤਾ ਜਾਂ ਪ੍ਰਿਥੀ ਚੰਦ ਨੂੰ ਪਤਾ ਹੈ ਪ੍ਰਿਥੀਏ ਕੀ ਇਮ ਸੁਣੀ ਖੁਟਾਈ ਇਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਦੀ ਖੋਟਤਾਈ ਸੁਣੀ ਹੈ ਪੂਰੋ ਕਰਿਓ ਚਹਿਤ ਗੋਸਾਈ। ਜਗਤ ਦੇ ਮਾਲਕ ਸਾਰੀਆਂ ਸੰਗਤਾਂ ਵਿੱਚ ਹੀ ਪ੍ਰਿਥੀ ਚੰਦ ਨੂੰ ਝੂਠਾ ਮੂਠਾ ਕਰਿਆ ਚਾਹੁੰਦੇ ਹਾਂ। ਸਭਾ ਵਿਖੇ ਬੋਲੇ ਸੋ ਕਹਾ। ਉਸ ਵੇਲੇ ਮਹਾਰਾਜ ਸਭਾ ਵਿੱਚ ਹੀ ਬੈਠੇ ਵੀ ਵੱਡਾ ਪੁੱਤਰ ਪ੍ਰਿਥੀ ਚੰਦ ਹੁਣ ਕਿੱਥੇ ਇਸ ਸਮੇਂ। ਜਾਏ ਹਕਾਰੋ ਭੋ ਸਿੱਖ ਤਹਾਂ। ਵੀ ਸਿੱਖੋ ਜਿਹਨੂੰ ਪਤਾ ਹੈ, ਜਾ ਕੇ ਹੁਣੇ ਉਹਨੂੰ ਸਦਕੇ ਲਿਆਓ ਇੱਥੇ। ਕਿਨਹੂੰ ਕਹਿਓ ਕਾਮ ਤੇ ਅੰਗ। ਕਿਸੇ ਸਿੱਖ ਨੇ ਜਿਹਨੂੰ ਪਤਾ ਸੀ, ਕਹਿੰਦੇ ਮਹਾਰਾ ਬੜੀ ਭਾਰੀ ਤਪਸ਼ ਪੈ ਰਹੀ ਹੈ, ਇਸ ਕਰਕੇ ਉਹ ਤਪਸ਼ ਦੇ ਕਰਕੇ ਸਰੀਰ ਦੇ ਅੰਗਾਂ ਉੱਪਰ ਕਰਤ ਇਸ਼ਨਾਨ ਕੂਪ ਜਲ ਸੰਗ। ਔਰ ਮਹਾਰਾ ਜਿਹੜਾ ਖੂਹ ਹੈ ਨਾ, ਉਹਦੇ ਨਾਲ ਕਹਿੰਦੇ ਜਲਦੇ ਨਾਲ ਕਹਿੰਦੇ ਇਸ਼ਨਾਨ ਕਰ ਰਿਹਾ, ਨਹਾਈ ਜਾ ਰਿਹਾ, ਪਾਣੀ ਪੁਆ ਰਿਹਾ ਠੰਡਾ ਠਾਰ। ਜਾਓ ਤਹਾਂ ਤੇ ਲਿਆਓ ਹਕਾਰੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੂੰ ਉੱਥੇ ਜਾ ਤੇ ਉਹਨੂੰ ਸੱਦ ਕੇ ਲਿਆ ਇੱਥੇ ਹੁਣੇ। ਸ੍ਰੀ ਗੁਰ ਕਹਿਓ ਬਿਲੰਬਨ ਤਾਰੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੂੰ ਦੇਰੀ ਨਾ ਕਰ, ਤੂੰ ਵੀ ਛੇਤੀ ਜਾ ਤੇ ਉਹ ਵੀ ਦੇਰੀ ਨਾ ਕਰੇ, ਛੇਤੀ ਲੈ ਆਇਆ। ਆਏ ਸਪਾਏ ਸਿੱਖ ਤਬ ਗਏ। ਗੁਰੂ ਮਹਾਰਾਜ ਦੀ ਆਗਿਆ ਇਜਾਜ਼ਤ ਪਾ ਕੇ ਤਦੋਂ ਸਿੱਖ ਪ੍ਰਿਥੀ ਵੱਲ ਨੂੰ ਚਲਿਆ ਗਿਆ ਹੈ। ਮੱਜਨ ਕਰਤ ਨਿਹਾਰਤ ਪਇਓ। ਜਿੱਥੇ ਖੂਹ ਤੇ ਬੈਠਾ ਕਹਿੰਦੇ ਇਸ਼ਨਾਨ ਕਰ ਰਿਹਾ ਸੀ, ਇਹ ਸਿੱਖ ਨੇ ਜਾ ਤੱਕਿਆ ਹੈ। ਸੇਵਕ ਕਿਤਕ ਸੰਗ ਹਰ ਖਾਏ। ਹਾਂ, ਕੁਝ ਕੁ ਜਿਹੜੇ ਸਿੱਖ ਸੇਵਕ ਨਾਲ ਹੈ ਤੇ ਬਹੁਤ ਪ੍ਰਸੰਨ ਹੈ। ਸੇਵਾ ਕਰਤ ਨੀਰ ਬਹੁ ਪਾਏ। ਇਸ ਤਰ੍ਹਾਂ ਕਹਿੰਦੇ ਬਹੁਤਾ ਪਾਣੀ ਡੋਲ ਕੱਢ ਕੱਢ ਕੇ ਪਾਰੇ ਦੀ ਸੇਵਾ ਕਰ ਰਹੇ ਹਨ। ਕੋ ਸਰੀਰ ਕੋ ਮਰਦਨ ਕਰੈ। ਵੀ ਜਿਹੜਾ ਸਿੱਖ ਸੇਵਕ ਹੈ ਕਹਿੰਦੇ ਇਹਦੇ ਸਰੀਰ ਨੂੰ ਕਦੇ ਮਲ ਰਿਹਾ। ਕੋ ਢਿੱਗ ਖਾਰੋ ਵਸਤਰ ਕਰ ਧਰੈ। ਵੀ ਕਹਿੰਦੇ ਹੱਥ ਵਿੱਚ ਵਸਤਰ ਜੇ ਫੜੇ ਹੈ ਤੇ ਕੋਲ ਖੜੋਤਾ ਹੈ ਕੱਪੜੇ ਲਈ। ਪਨਹੀ ਪਹੁੰਚ ਧਰਤ ਕੋ ਆਗੇ। ਵੀ ਜਿਹੜਾ ਸਿੱਖ ਹੈ ਜੋੜੇ ਨੂੰ ਚੰਗੀ ਤਰ੍ਹਾਂ ਸਾਫ ਕਰ ਕਰਕੇ ਤੇ ਫਿਰ ਸਤਿਕਾਰ ਨਾਲ ਅੱਗੇ ਰੱਖ ਰਿਹਾ। ਕੋ ਬੋਲਤ ਬਾਕਨ ਅਨੁਰਾਗੇ। ਇਹ ਬੜੇ ਪ੍ਰੇਮ ਪਿਆਰ ਵਾਲੇ ਜਿਹੜੇ ਬਚਨ ਹੈ ਉਹ ਬੋਲ ਰਿਹਾ ਹੈ ਇਸ ਨੂੰ। ਸਨਮਾਨਤ ਚੌਹਾਂ ਦਿਸ਼ ਨਰ ਖਰੇ। ਇਸ ਤਰ੍ਹਾਂ ਪ੍ਰਿਥੀ ਚੰਦ ਦੇ ਚਾਰ ਸ਼ਪਿਰੇ ਜਿਹੜੇ ਗੁਰਸਿੱਖ ਖੜੋਤੇ ਆ ਬੜਾ ਸਨਮਾਨ ਕਰ ਰਹੇ। ਜਲ ਸੋਂ ਕੇਲ ਅਧਿਕ ਬਿਦ ਕਰੇ। ਇਹ ਜਲ ਦੇ ਨਾਲ ਕਈ ਤਰ੍ਹਾਂ ਦੀ ਕ੍ਰੀੜਾ ਕਰ ਰਿਹਾ। ਗਰਮੀ ਲਾਗਤ ਅਧਿਕ ਚੁਮਾਸੇ। ਜਿਸ ਮਹੀਨੇ ਵਿੱਚ ਜਾਓ ਤਾਂ ਉਹ ਪਾਣੀ ਜਾ ਚੋਵੇ ਸਾਉਣ ਤੇ ਭਾਦੋਂ ਵੀ ਜ਼ਿਆਦਾ ਮੀਂਹ ਪੈਂਦਾ। ਭਾਦਰੋਂ ਦਾ ਮਹੀਨਾ ਸੀ ਕਹਿੰਦੇ ਬੜੀ ਉਹ ਬਟ ਜਾ ਹੈ ਸੀ। ਜਾਂ ਤੇ ਮੱਜਤ ਨੀਰ ਵਿਸਾਲੇ। ਇਸ ਕਰਕੇ ਬਹੁਤੇ ਪਾਣੀ ਦੇ ਨਾਲੇ ਵਾਰ ਵਾਰ ਨਹਾਈ ਜਾ ਰਿਹਾ ਹੈ। ਫਿਰ ਸਿੱਖ ਘਰ ਜੋਰ ਉਚਾਰਾ। ਸਿੱਖ ਨੇ ਪ੍ਰਿਥੀ ਚੰਦ ਨੂੰ ਨਹਾਉਂਦਾ ਵੇਖਿਆ ਤੇ ਵੇਖ ਕੇ ਬਚਨ ਕਿਹਾ, ਸ੍ਰੀ ਸਤਿਗੁਰੁ ਜੀ ਤੁਮ ਹੈ ਹਕਾਰਾ। ਗੁਰੂ ਰਾਮਦਾਸ ਸਾਹਿਬ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਜੀ ਤੁਹਾਨੂੰ ਸਤਿਗੁਰਾਂ ਨੇ ਇਸ ਸਮੇਂ ਆਪਣੇ ਹਜ਼ੂਰੀ ਵਿੱਚ ਸਦਿਆ ਬੁਲਾਇਆ ਹੈ। ਬਿਨਾ ਬਿਲੰਬ ਆਪ ਚੱਲ ਜਾਵੋ। ਪ੍ਰਿਥੀ ਚੰਦ ਦੀ ਦੇਰੀ ਨਾ ਕਰੀਏ, ਬਿਨਾ ਦੇਰ ਦੀ ਆਪ ਹੁਣੇ ਚਲੇ ਜਾਓ ਉਹਨਾਂ ਦੇ ਕੋਲ। ਸਭਾ ਵਿਖੇ ਸਭ ਕੋ ਦਰਸਾਵੋ। ਗੁਰੂ ਰਾਮਦਾਸ ਸਾਹਿਬ ਮਹਾਰਾਜ ਸਭਾ ਵਿੱਚ ਬੈਠੇ ਹੈ, ਸਾਰਿਆਂ ਦੇ ਦਰਸ਼ਨ ਵੀ ਕਰੋ, ਪਿਤਾ ਗੁਰੂ ਦੇ ਵੀ ਦਰਸ਼ਨ ਕਰੋ। ਸੁਣ ਤਬ ਵਸਤਰ ਪਹਿਰ ਕਰ ਲੀਨ। ਉਸ ਵੇਲੇ ਸਿੱਖ ਤੋਂ ਸੁਣ ਕੇ ਝਟਪਟ ਪ੍ਰਿਥੀ ਚੰਦ ਨੇ ਬਸਤਰ ਜੇ ਪਾ ਲਏ ਹਨ। ਚੱਲਿਓ ਚੌਂਪ ਕਰ ਕਪਟ ਪ੍ਰਬੀਨ। ਜੋ ਛਲ ਫਰੇਬ ਕਰਨ ਵਿੱਚ ਬਹੁਤਾ ਕਹਿੰਦੇ ਚਤਰ ਚੁਸਤ ਹੈ, ਬਹੁਤ ਖੁਸ਼ਾ ਹੋ ਕੇ ਚੱਲਿਆ ਹੈ। ਆਵਤ ਦਾਸ ਸੰਗ ਸਮਦਾਇਆ। ਪ੍ਰਿਥੀ ਚੰਦ ਦੇ ਨਾਲ ਬੇਅੰਤ ਬੇਅੰਤ ਸਿੱਖ ਸੇਵਕ ਵੀ ਆ ਰਹੇ ਨਾਲ। ਬਿਗਸਤ ਬੋਲਤ ਉਰ ਹਰ ਖਾਇਆ। ਇਹਦੇ ਵਿੱਚ ਖੁਸ਼ ਹੋਇਆ ਹੋਇਆ ਹੱਸ ਹੱਸ ਕੇ ਬੋਲਦਾ ਹੈ। ਦੋਹਰਾ ਸ੍ਰੀ ਅਰਜਨ ਸਨਮਾਨ ਜੁਤ। ਇਧਰ ਗੁਰੂ ਅਰਜਨ ਦੇ ਮਹਾਰਾਜ ਜੀ ਬੜੇ ਸਨਮਾਨ ਦੇ ਸਹਿਤ ਅਤ ਸਮੀਪਤਾ ਪਾ ਪਾਏ। ਪਿਤਾ ਗੁਰੂ ਜੀ ਬਹੁਤ ਹੀ ਕਹਿੰਦੇ ਨੇੜਤਾ ਪਾ ਕੇ ਬੈਠੇ ਸੋਭਤ ਪਿਤਾ ਸੋ, ਪਿਤਾ ਜੀ ਦੇ ਨਾਲ ਬੈਠੇ ਇਸ ਤਰ੍ਹਾਂ ਸੋਭਦੇ ਹਨ ਗਿਆਨ ਆਨੰਦ ਕੇ ਪਾਏ। ਜਿਵੇਂ ਕਹਿੰਦੇ ਗਿਆਨ ਤੇ ਆਨੰਦ ਦੋਵੇਂ ਇਕੱਠੇ ਹੋਏ ਬੈਠੇ ਹੁਣ ਇਸ ਤਰ੍ਹਾਂ ਸੋ ਰਹੇ। ਗਿਆਨ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਹੈ, ਆਨੰਦ ਸਰੂਪ ਦੇ ਰੂਪ ਦੇ ਵਿੱਚ ਅਰਜਨ ਦੇਵ ਜੀ ਮਾਨੋ ਹਨ। ਚੌਪਈ ਪ੍ਰਿਥੀਏ ਦੇਖ ਦੂਰ ਤੇ ਜਰਿਓ, ਇਧਰ ਜਿਹੜਾ ਪ੍ਰਿਥੀ ਚੰਦਾ ਜਦੋਂ ਕਹਿੰਦੇ ਦੂਰੋਂ ਹੀ ਦੇਖਿਆ ਆਪਣੇ ਛੋਟੇ ਭਰਾ ਨੂੰ ਗੁਰੂ ਰਾਮਦਾਸ ਸਾਹਿਬ ਦੇ ਬਹੁਤ ਨੇੜਾ ਬੈਠਾ, ਕਹਿੰਦੇ ਸੜ ਮੱਚ ਗਿਆ ਹੈ ਤਾਂ ਪਿਤੋ ਨਿਕਟ ਥਿਤ ਹੋਇ ਕਰ ਥਿਰਿਓ, ਬੁੜਬੁੜ ਜੇ ਕਰਦਾ ਵੀ ਮੇਰਾ ਛੋਟਾ ਭਰਾ ਵੇਖੋ ਆਪਣੇ ਪਿਤਾ ਗੁਰੂ ਜੀ ਦੇ ਕਿਵੇਂ ਨੇੜੇ ਹੋ ਕੇ ਬੈਠਾ। ਪਿਤਾ ਗੁਰੂ ਕੋ ਅਦਬ ਨਾ ਰੱਖਿਓ, ਦੂਜੀਆਂ ਸੰਗਤਾਂ ਨੂੰ ਸੁਣਾ ਸੁਣਾ ਕੇ ਕਹਿੰਦਾ ਵੇਖੋ ਇਹ ਮੇਰਾ ਛੋਟਾ ਭਰਾ ਇਹਨੇ ਪਿਤਾ ਗੁਰੂ ਜੀ ਦਾ ਮਾੜਾ ਮੋਟਾ ਅਦਬ ਸਤਿਕਾਰ ਨਹੀਂ ਰੱਖਿਆ। ਬੈਠਿਓ ਜਨ ਸਮਤਾ ਅਬ ਲਾਖਿਓ, ਕਹਿੰਦੇ ਪਿਤਾ ਗੁਰੂ ਜੀ ਦੇ ਨੇੜੇ ਹੋ ਕੇ ਬੈਠਾ ਜਾਣੀਏ, ਕਹਿੰਦੇ ਬਰਾਬਰੀ ਹੀ ਹੁਣ ਕਰਿਆ ਚਾਹੁੰਦਾ ਹੈ। ਇਮ ਢਿੱਗ ਹੋਇ ਲੋਕਨ ਦਿਖ ਰਾਵੈ, ਇਮ ਇਮ ਢਿੱਗ ਹੋਇ ਲੋਕਨ ਦਿਖ ਰਾਵੈ, ਇਸ ਤਰ੍ਹਾਂ ਨੇੜੇ ਹੋ ਕਿਹਨਾਂ ਲੋਕਾਂ ਨੂੰ ਇਹ ਦਿਖਾਉਂਦੇ। ਸਿੱਖਣ ਮੈਂ ਜਮਾਨ ਵਧਾਵੇ, ਮੇਰਾ ਛੋਟਾ ਭਰਾ ਸਿੱਖਾਂ ਵਿੱਚ ਆਪਣਾ ਸਤਿਕਾਰ ਵਧਾ ਰਿਹਾ ਨੇੜੇ ਬੈਠ ਕੇ। ਜਰਤ ਆਏ ਪਿਤ ਕੋ ਕਰ ਨਮੋ, ਸੜਦੇ ਮੱਚਦੇ ਨੇ ਆ ਕੇ ਪਿਤਾ ਗੁਰੂ ਜੀ ਨੂੰ ਨਮਸਕਾਰ ਤਾਂ ਕੀਤੀ ਹੈ। ਬੈਠਿਓ ਕਿਤਕ ਦੂਰ ਤੇ ਸਮ, ਉਸ ਵੇਲੇ ਪ੍ਰਿਥੀ ਚੰਦ ਹੋਣੀ ਕਹਿੰਦੇ ਕੋਈ ਦੂਰ ਜੇ ਹੋ ਕੇ ਬੈਠ ਗਏ ਸੜੇ ਮੱਚੇ। ਸ੍ਰੀ ਅਰਜਨ ਲੱਖ ਘਰ ਵੱਡ ਭਰਾਤ, ਇੱਧਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਆਪਣਾ ਵੱਡਾ ਭਰਾ ਪ੍ਰਿਥੀ ਚੰਦ ਆਇਆ ਹੈ ਜਾਣ ਕੇ, ਬੈਠੇ ਰਹੇ ਨਿਕਟ ਗੁਰ ਤਾਤ, ਆਪਣੇ ਪਿਤਾ ਗੁਰੂ ਜੀ ਦੇ ਕੋਲ ਉਸੇ ਤਰ੍ਹਾਂ ਹੀ ਬੈਠੇ ਰਹੇ ਹਨ। ਹੱਥ ਜੋਰ ਬੰਧਨ ਕੋ ਠਾਨੀ, ਉੱਥੇ ਬੈਠਿਆਂ ਬੈਠਿਆਂ ਆਪਣੇ ਵੱਡੇ ਭਰਾ ਵੱਲ ਨੀ ਦੇਖ ਕੇ ਹੱਥ ਜੋੜ ਕੇ ਮੱਥਾ ਜਾ ਟੇਕਿਆ। ਆਸਿਖ ਦੇ ਪ੍ਰਿਥੀਏ ਨੇ ਮਾਨੀ, ਇਹਦਾ ਜਿਹੜਾ ਪ੍ਰਿਥੀ ਚੰਦ ਦੂਰ ਬੈਠਾ ਇਹਨੇ ਕਹਿੰਦੇ ਉਹ ਨਮਸਕਾਰ ਜੀ ਕਬੂਲ ਕੀਤੀ ਹੈ ਤੇ ਆਸ਼ੀਰਵਾਦ ਵੀ ਦਿੱਤੀ ਔਖੇ ਸੌਖੇ ਨੇ। ਸ੍ਰੀ ਗੁਰ ਦੇਖਿਓ ਪੁੱਤਰ ਬਿਲੰਦ, ਇਹਦਰ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਤੱਕਿਆ ਵੀ ਵੱਡਾ ਪੁੱਤਰ ਪ੍ਰਿਥੀ ਚੰਦ ਆ ਪਹੁੰਚਿਆ ਹੈ। ਕਹਿਓ ਪ੍ਰਿਥੀ ਚੰਦ ਸੁਨ ਮਤ ਵੰਦ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਬੋਲੇ ਐ ਵੀ ਅਕਲ ਬੁੱਧੀਵਾਨ ਪੁੱਤਰ ਸੁਣ ਤੂੰ ਖਿਆਲ ਨਾਲ ਧਿਆਨ ਨਾਲ, ਦੋਏ ਪੱਤਰਿਕਾ ਪੂਰਬ ਆਈ, ਤੇਰੇ ਛੋਟੇ ਭਰਾ ਦੀਆਂ ਦੋ ਪ੍ਰੇਮ ਪੱਤਰਿਕਾ ਪਹਿਲਾਂ ਆਈਆਂ ਸਨ। ਸ੍ਰੀ ਅਰਜਨ ਤੁਕ ਸ਼ਬਦ ਬਣਾਈ, ਜਿਹੜੇ ਛੋਟੇ ਤੇਰੇ ਭਰਾ ਅਰਜਨ ਦੇਵ ਜੀ ਇਹਨਾਂ ਨੇ ਸ਼ਬਦੀਆਂ ਉਹ ਤੁਕਾਂ ਬਣਾਈਆਂ ਸੀ ਪ੍ਰੇਮ ਪੱਤਰਿਕਾ ਵਿੱਚ। ਸਿੱਖ ਨੋ ਦਈ ਸੌਂਪ ਕਰ ਤੋਹੇ, ਸਿੱਖ ਕੋਲ ਬੈਠਾ ਹੈ ਕਹਿੰਦਾ ਵੀ ਇਹਨੇ ਚਿੱਠੀਆਂ ਤੈਨੂੰ ਉਹ ਦੇ ਦਿੱਤੀਆਂ ਸੀ, ਸੋ ਅਬ ਤੇਰੇ ਹੀ ਢਿੱਗ ਹੋਏ, ਪ੍ਰਿਥੀ ਚੰਦ ਵੱਡੇ ਸੁਪੁੱਤਰੋ ਦੋਵੇਂ ਚਿੱਠੀਆਂ ਤੇਰੇ ਕੋਲ ਹੀ ਹੁਣ ਹੋਣਗੀਆਂ। ਹਮਰੇ ਤੀਰ ਨ ਆਨੰਦ ਖਾਏ, ਪ੍ਰਿਥੀ ਚੰਦ ਉਹ ਦੋਵੇਂ ਪ੍ਰੇਮ ਪੱਤਰ ਕਾ ਸਾਡੇ ਕੋਲ ਤੋਂ ਲਿਆ ਕੇ ਕਿਉਂ ਨੀ ਦਿਖਾਈਆਂ ਬਈ, ਕੌਣ ਹੇਤ ਤੇ ਰਾਖ ਛੁਪਾਈ, ਇਹਦੇ ਵਿੱਚ ਕੀ ਕਾਰਨ ਸੀ ਜਿਸ ਕਰਕੇ ਵੀ ਤੂੰ ਆਪਣੇ ਕੋਲ ਹੀ ਲੁਕਾ ਛੁਪਾ ਕੇ ਰੱਖ ਲਈ। ਅਬ ਤਿੰਨ ਕੋ ਜਹ ਧਰੀ, ਚੰਗਾ ਵੀ ਵੱਡੇ ਪੁੱਤਰ ਪ੍ਰਿਥੀ ਚੰਦ ਜਿੱਥੇ ਉਹ ਪ੍ਰੇਮ ਪੱਤਰ ਘਰ ਰੱਖੀਆਂ ਉੱਥੋਂ ਤੂੰ ਜਾ ਕੇ ਵੀ ਲੈ ਆ। ਅਬ ਲੋਕਹਿ ਕੈਸੀ ਵਿਦ ਕਰੀ, ਵੀ ਅਸੀਂ ਉਹ ਪ੍ਰੇਮ ਪੱਤਰ ਘਰ ਵੇਖੀਏ ਕਿਸ ਤਰ੍ਹਾਂ ਦੇ ਤਰੀਕੇ ਨਾਲ ਇਹਨਾਂ ਨੇ ਕਹਿੰਦੇ ਬਣਾਈਆਂ ਲਿਖੀਆਂ। ਸੁਣ ਬਲਿਓ ਬਚ ਜੋ ਛਲ ਸੁਣ ਬੋਲਿਓ ਬਚ ਜੋ ਛਲ ਸਾਨੇ, ਜੋ ਛਲ ਦੇ ਸਮੇਤ ਨਾ ਪ੍ਰਿਥੀ ਚੰਦ ਪਿਤਾ ਗੁਰੂ ਦਾ ਬਚਨ ਸੁਣ ਕੇ ਓਂ ਬੋਲਿਆ। ਕਬ ਇਨ ਪਠੀ ਕਹਾਂ ਕੋ ਜਾਣੇ, ਇਹ ਛੋਟੇ ਭਰਾ ਨੇ ਕਦੋਂ ਮੇਰੇ ਕੋਲ ਚਿੱਠੀਆਂ ਭੇਜੀਆਂ ਹੁਣ ਕੋਈ ਜਾਣਦਾ ਹੈ ਮੋਹ ਹਿਰਦੈ ਸੁਧ ਆਹੈ ਨ ਕੋਈ। ਇਹ ਪਿਤਾ ਗੁਰੂ ਜੀ ਇਹਨਾਂ ਦੇ ਚਿੱਠੀਆਂ ਭੇਜਣ ਦੀਆਂ, ਮੇਰੇ ਦੇ ਵਿੱਚ ਤਾਂ ਕੋਈ ਖਬਰਸਾਰ ਮੈਨੂੰ ਤਾਂ ਪਤਾ ਹੀ ਨਹੀਂ। ਕਰੇ ਦੁਰਾਵ ਕਾਜ ਕਿਆ ਹੋਈ। ਇਹ ਭਲਾ ਚਿੱਠੀਆਂ ਇਹਨਾਂ ਨੇ ਭੇਜ ਵੀ ਦਿੱਤੀਆਂ ਹੋਣਗੀਆਂ, ਇਹਨੂੰ ਲਛਕਾਉਣ ਛਪਾਉਣ ਨਾਲ ਭਲਾ ਕੀ ਕੰਮ ਸਲਜੂ, ਕੀ ਕੰਮ ਹੋ ਜਾਊ ਮੇਰਾ। ਚਤੁਰੰਗਲ ਕਾਗਦ ਕੇ ਸੰਗ, ਚਾਰ ਕੁੰਗਲਾਂ ਦਾ ਕਾਗਜ਼ ਸੀ ਜਿਹੜਾ ਲਿਖ ਕੇ ਇਹਨਾਂ ਨੇ ਭੇਜਿਆ ਸੀ। ਮੈਂ ਨਹਿ ਤਾਹੇ ਚੜਾਏ ਬਚੰਗ, ਚਾਰ ਉਂਗਲਾਂ ਦਾ ਕਹਿੰਦੇ ਕੋਈ ਪਤੰਗ ਬਣਾ ਕੇ ਤੋੜੋ, ਕਾਸ਼ ਵੀ ਚੜਾਉਣਾ ਗੁੱਡਾ ਚੜਾਉਣਾ। ਸੁਣ ਸ੍ਰੀ ਰਾਮਦਾਸ ਪੁੰਨ ਕਹੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਪ੍ਰਿਥੀ ਚੰਦ ਨੂੰ ਫਿਰ ਕਿਹਾ, ਲੇਹ ਸਿਮਰ ਜੇ ਸੁਧ ਨਹਿ ਰਹੀ। ਪੁੱਤਰ ਜੇ ਤੈਨੂੰ ਯਾਦ ਨਹੀਂ ਰਿਹਾ ਨਾ, ਤੂੰ ਯਾਦ ਕਰ ਲਾ ਚੰਗੀ ਤਰ੍ਹਾਂ। ਧਰੀ ਹੋਏਗੀ ਕਿਸ ਹੀ ਥਾਂ, ਕਿਉਂਕਿ ਜਿਹੜੀ ਇਹਨਾਂ ਨੇ ਚਿੱਠੀਆਂ ਭੇਜੀਆਂ ਕਿਸੇ ਨਾ ਕਿਸੇ ਥਾਂ ਤਾਈ ਰੱਖੀਆਂ ਹੋਣਗੀਆਂ। ਖੋਜ ਆਨੀਆਂ ਦੇਹੋ ਦਿਖਾਏ, ਇਸ ਕਰਕੇ ਘਰ ਦੇ ਵਿੱਚ ਜਾ ਲੱਭ ਕੇ ਤੇ ਲਿਆ ਕੇ ਸਾਨੂੰ ਦਿਖਾ ਦੇ। ਅਪਰ ਸਰਬ ਹੀ ਕਾਰ ਸੁਧਾਰ ਹੈ। ਪ੍ਰਿਥੀ ਚੰਦ, ਹੋਰ ਜਿੰਨੇ ਗੁਰੂ ਘਰ ਦੇ ਕੰਮ ਹੈ ਤੂੰ ਸਾਰੇ ਸਵਾਰਦਾ, ਸੋ ਕੈਸੇ ਕਰ ਨਹੀਂ ਵਿਸਾਰ ਹੈ। ਉਹ ਜਿਹੜੀਆਂ ਚਿੱਠੀਆਂ ਉਹਨਾਂ ਨੂੰ ਕਿਵੇਂ ਤੂੰ ਭੁਲਾ ਸਕਦਾ, ਉਹਨਾਂ ਦਾ ਵੀ ਤੈਨੂੰ ਪਤਾ ਹੀ ਹੈ ਵੀ ਕਿੱਥੇ ਰੱਖੀਆਂ ਤੇ ਕਿੱਥੇ ਪਈਆਂ। ਇਹ ਅੱਜ ਕੂਰ ਕਹ ਨਹਿ ਰਾਖ ਦੁਰਾਈ, ਹਾਂਜੀ ਕੂਰ ਨਾ ਕਹੋ ਨਹਿ ਰਾਖ ਦੁਰਾਈ। ਇਸ ਪੁੱਤਰ ਤੂੰ ਝੂਠ ਨਾ ਬੋਲ, ਨਾ ਲੁਕਾ ਕੇ ਰੱਖ ਸਾਥ। ਤਿਆਗ ਦੇਹ ਛਲਕੀ ਚਤੁਰਾਈ, ਬੈਠਾ ਬੈਠਾ ਜਿਹੜੀ ਛਲ ਪ੍ਰੇਮ ਦੀ ਚੁਸਤੀ ਜੀ ਚਲਾਕੀ ਜੀ ਕਰਦਾ ਏ ਤੂੰ ਛੱਡ ਦੇ। ਸੁਣ ਕੇ ਖੁਣ ਸਿਓ ਉੱਚੇ ਕਹੇ, ਉਹ ਸੁਣ ਕੇ ਖਿਜ ਗਿਆ ਖਾਜਾ ਹੋ ਕੇ, ਫਿਰ ਉੱਚੀ ਦੇ ਕੇ ਨੇ ਕਿਹਾ, ਉੱਚੀ ਦੇ ਕੇ ਬੋਲਿਆ, ਕੱਛ ਹੁੰਡੀ ਕੋ ਨਾਹਿਨ ਆਹੈ। ਗੁਰੂ ਰਾਮਦਾਸ ਸਾਹਿਬ ਪਿਤਾ ਜੀ, ਜਿਹੜੀ ਉਹ ਚਿੱਠੀ ਦੀ ਗੱਲ ਜੀ ਕਰਦੇ ਤੁਸੀਂ, ਉਹ ਕੋਈ ਹੁੰਡੀ ਥੋੜੋ ਸੀ, ਉਹ ਬੈਂਕ ਦਾ ਕੋਈ ਚੈੱਕ ਬੁੱਕ ਥੋੜੋ ਸੀ। ਜਿਹੇ ਛਪਾਏ ਧਨ ਲਾ ਲੈ ਆਵਾਂ, ਇਹ ਚੈੱਕ ਬੁੱਕ ਨੂੰ ਮੈਂ ਲੁਕਾ ਛਪਾ ਕੇ ਵੀ ਚਲੋ ਮੈਂ ਕੋਈ ਰੁਪਈਏ ਲੈ ਆਉਂਦਾ। ਕੌਣ ਅਰਥ ਤੇ ਤਾਹੇ ਛਪਾਵਾਂ, ਕਿਹੜੇ ਮਤਲਬ ਵਾਸਤੇ ਮੈਂ ਕਹਿੰਦੇ ਚਾਰ ਉਂਗਲਾਂ ਨੂੰ ਕਹਿੰਦੇ ਲੁਕਾ ਛਪਾ ਕੇ ਰੱਖਣਾ ਸੀ। ਕੁਛ ਲੇਖਾ ਨਹਿ ਤਿਸ ਕੇ ਮਾਹੂ, ਜੋ ਕਾਗਜ਼ ਦੇ ਵਿੱਚ ਘਰ ਦਾ ਹਿਸਾਬ ਕਿਤਾਬ ਥੋੜਾ ਹੈ। ਰਿਣ ਕੀ ਵਹੀ ਨ ਰਾਖੋ ਪਾਹੂ, ਇਹਨਾਂ ਦੇ ਕਹਿੰਦੇ ਘਰ ਦੀ ਕੋਈ ਕਰਜ਼ੇ ਦੀ ਵਹੀ ਸੀ, ਕੋਈ ਖਾਤਾ ਸੀ ਵੀ ਜਿਹਨਾਂ ਮੈਨੂੰ ਕਰਜ਼ੇ ਦੀ ਵਹੀ ਨੂੰ ਲੁਕਾਸ਼ ਪਾ ਕੇ ਰੱਖ ਲੈਂਦਾ। ਸਿੱਖ ਤੇ ਗਿਰੀ ਹੋ ਹੈ ਮਗ ਲਿਆਵਤ, ਅਸਲ ਗੱਲ ਤਾਂ ਇਹ ਹੈ ਵੀ ਜਿਹੜਾ ਸਿੱਖ ਹੈ ਨਾ ਚਿੱਠੀ ਲਿਆਉਂਦਾ ਸੀ, ਇਹ ਤੋਂ ਰਸਤੇ ਵਿੱਚ ਕਿਤੇ ਲਿਆਉਂਦਿਆਂ ਡਿੱਗ ਪਈ ਹੋ। ਡਰਤ ਹਿਰਦੈ ਮੁਝ ਪਾਸ ਬਤਾਵਤ, ਤੁਹਾਥੋਂ ਕਹਿੰਦੇ ਡਰਦਾ ਹੋਇਆ ਨਾ ਮੇਰੇ ਕੋਲ ਦੱਸੀ ਜਾਂਦਾ ਵੀ ਇਹਨੂੰ ਮੈਂ ਲਿਆ ਕੇ ਚਿੱਠੀਆਂ ਦਿੱਤੀਆਂ। ਜੇਕਰ ਪਦ ਇਨ ਸ਼ਬਦ ਬਣਾਏ, ਚਲੋ ਕਹਿੰਦੇ ਜੇ ਭਲਾ ਮੇਰੇ ਭਰਾ ਨੇ ਸ਼ਬਦ ਪਦ ਪੌੜੀਆਂ ਬਣਾਏ ਹਾਂ ਪ੍ਰੇਮ ਪੱਤਰਕਾ ਵਿੱਚ, ਤਿਸ ਦੇਖਣ ਹਿਤ ਚਿਤ ਲਲਚਾਏ, ਉਹਨਾਂ ਪ੍ਰੇਮ ਪੱਤਰਨਾ ਨੂੰ ਦੇਖਣ ਵਾਸਤੇ ਤੁਹਾਡਾ ਚਿੱਤ ਲਲਚਾਉਂਦਾ ਹੈ ਜਾਣੀ ਚਾਹੁੰਦਾ ਹੈ। ਤਾਂ ਕਿਛ ਤੋਟ ਨਹੀਂ ਢਿੱਗ ਬੈਸੇ, ਫਿਰ ਕਹਿੰਦੇ ਉਹਨਾਂ ਪ੍ਰੇਮ ਪੱਤਰਕਾਂ ਦੀ ਤੋੜ ਕਿਹੜਾ ਹੋ ਸਕਦੀ ਹੈ, ਕੋਲ ਹੀ ਬੈਠੇ ਹੈ। ਕਹਿ ਬਨਵਾਏ ਲੇ ਹੋ ਤੁਮ ਤੈਸੇ, ਜਿਵੇਂ ਪਹਿਲਾਂ ਇਹਨਾਂ ਨੇ ਪ੍ਰੇਮ ਪੱਤਰਕਾਂ ਲਿਖੀਆਂ ਬਣਾਈਆਂ ਉਵੇਂ ਕਹਿ ਕੇ ਕਹਿੰਦੇ ਹੋਰ ਬਣਵਾ ਲਓ ਇਹਨਾਂ ਤੋਂ ਲਿਖਾ ਲਓ। ਅਪਰ ਕਾਜ ਕੋ ਨਹਿ ਤਿੰਨ ਮਾਹੂ, ਕਹਿੰਦੇ ਹੋਰ ਤਾਂ ਉਹਨਾਂ ਦੇ ਵਿੱਚੋਂ ਕੋਈ ਕੰਮ ਨੀ ਨਾ ਸੌਰਨਾ ਹੈ। ਜਿਸ ਤੇ ਕਾਰ ਅਟਕ ਕੁਛ ਜਾਹੂ, ਜਿੰਨਾ ਕਰਕੇ ਉਹ ਕੋਈ ਘਰ ਦਾ ਕੰਮ ਕੁੰਮ ਰੁਕ ਜਾਊਗਾ। ਦੇਖ ਕੁਟਿਲਤਾ ਪ੍ਰਿਥੀਏ ਕੇਰੀ, ਰਾਮਦਾਸ ਸਾਹਿਬ ਜੀ ਨੇ ਆਪਣੇ ਕੁੱਡੇ ਪੁੱਤਰ ਪਿੱਤਰ ਚੰਦੀ ਟੇਢ ਤਾਈ ਦੇਖ ਕੇ, ਤਨਕ ਸਰਲਤਾ ਨਹਿ ਤਬ ਹੇਰੀ, ਦੇਖਿਆ ਮਹਾਰਾਜ ਨੇ ਵੀ ਮਾੜੀ ਮੋਟੀ ਵੀ ਇਹਦੇ ਅੰਦਰ ਨਿਰਸ਼ਲਤਾ ਨਹੀਂ ਹੈ। ਦਾਸ ਨਿਕਟ ਕੇ ਸਰਵਣ ਮਝਾਰਾ, ਜਿਹੜਾ ਕੋਲ ਸੇਵਕ ਬੈਠਾ ਸੀ ਉਹਦੇ ਨੇੜੇ ਜੇ ਕੰਨ ਕਰਕੇ ਕੰਧੇ ਨੇੜੇ ਕਰਕੇ ਮੁੱਖ ਨੂੰ ਅੰਤਰ ਜਾਮੀ ਵਾਕ ਉਚਾਰਾ ਜੋ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਉਹਨਾਂ ਨੇ ਇਸ ਤਰ੍ਹਾਂ ਸਿੱਖ ਦੇ ਕੰਨ ਵਿੱਚ ਹੌਲੀ ਕਰੇ ਕੇ ਕਿਹਾ ਹੈ ਸ਼ੀਘਰ ਸਦਨ ਇਸਕੇ ਉੱਠ ਜਾਵੋ ਸੇਵਕ ਬੜੀ ਛੇਤੀ ਉੱਠ ਕੇ ਪ੍ਰਿਤੀ ਚੰਦ ਦੇ ਘਰ ਚਲਾ ਜਾ ਤੂੰ ਤਹਾਂ ਪਹੁੰਚ ਇਹ ਵਾਕ ਸੁਣਾਵੋ ਪੁੱਜ ਕੇ ਇਹਦੇ ਘਰ ਵਾਲੀ ਨੂੰ ਬਚਨ ਸੁਣਾ ਆਕ ਪ੍ਰਿਥੀਏ ਨੇ ਕੀਨਸ ਇਸ਼ਨਾਨ ਜਿਹੜਾ ਤੇਰਾ ਪਤੀ ਪਿਰਸ਼ੀ ਚੰਦ ਨੇ ਖੂਹ ਤੇ ਇਸ਼ਨਾਨ ਕਰ ਲਿਆ ਚਾਹਤ ਸਤਿਗੁਰ ਪਾਸ ਪਿਆਨ ਤੇਰਾ ਪਤੀ ਗੁਰੂ ਰਾਮਦਾਸ ਸਾਹਿਬ ਦੇ ਕੋਲੇ ਸਮੇਂ ਜਾਇਆ ਚਾਹੁੰਦਾ ਹੈ ਜਾਮਾ ਪਹਿਰਨ ਹਿਤ ਮੰਗਵਾਵਤ ਪ੍ਰਿਥੀ ਚੰਦ ਨੇ ਜਿਹੜਾ ਚੋੜਾ ਹੈ ਨਾ ਪਾਉਣ ਵਾਸਤੇ ਮੰਗਾਇਆ ਹੈ ਪਠਿਓ ਮੋਹ ਆਇਵ ਉਤਲਾਵਤ ਮੈਨੂੰ ਪ੍ਰਿਥੀ ਚੰਦ ਨੇ ਭੇਜਿਆ ਤੇ ਮੈਂ ਛੇਤੀ ਦੇ ਕੇ ਆਇਆ ਕਵੀ ਨੇ ਥੋੜਾ ਜਿਹਾ ਇਹਨੂੰ ਬਲਬਿੰਗ ਪਾ ਗਿਆ ਸਮਾਰਾ ਨੇ ਸਿੱਧਾ ਹੀ ਕਿਹਾ ਸੀ ਵੀ ਇਹਦੇ ਕਰਮਾਂ ਦੇ ਕੋਲ ਕਹਿ ਕੇ ਚੂੜਾ ਇਹਦਾ ਇੱਥੇ ਤੂੰ ਲੈ ਆ ਸੁਣ ਸਿੱਖ ਗਯੋ ਗੁਰੂ ਪਨ ਕਹਿਓ ਹਾਂ ਸਿੱਖ ਸੁਣ ਕੇ ਗਿਆ ਹੈ ਜਾ ਕੇ ਕਹਿੰਦੇ ਘਰਵਾਲੀ ਕਰਮਾਂ ਨੂੰ ਕਿਹਾ ਉਸਨੇ ਤਿਸ ਕਾਗਦ ਮਹਿ ਕਾਜ ਨ ਲਹਿਓ ਇੱਧਰ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਤੋਂ ਜਦੋਂ ਸਿੱਖ ਚਲਿਆ ਗਿਆ ਇਹਨੂੰ ਕਿਹਾ ਵੀ ਦੇਖ ਪੁੱਤਰ ਜਿਹੜਾ ਉਹ ਪ੍ਰੇਮ ਪੱਤਰ ਦਾ ਕਾਗਜ਼ ਆ ਉਹਦੇ ਵਾਸਤੇ ਤੇਰਾ ਤਾਂ ਕੁਝ ਕੰਮ ਨਹੀਂ ਜਾਣਾ ਤੈਨੂੰ ਤਾਂ ਕੁਝ ਮਿਲਣਾ ਨਹੀਂ ਹੈ ਹਮ ਹੋ ਦਿਖਾਵਤ ਕਿਉਂ ਨਹਿ ਸੋ ਉਹ ਜਿਹੜਾ ਪ੍ਰੇਮ ਪਿਆਤਰ ਵਾਲਾ ਕਾਗਜ਼ ਹੈ ਸਾਨੂੰ ਉਸ ਪੁੱਤਰ ਕਿਉਂ ਨੀ ਤੂੰ ਭਲਾ ਦਿਖਾਉਂਦਾ ਹੈ ਇਸ ਮਹਿ ਸਾਹਸ ਮਤ ਕੇ ਮਹੋ ਇਹਦੇ ਵਿੱਚ ਤੇਰੀ ਜਿਹੜੀ ਅਕਲ ਵੱਧ ਹੈ ਕਿਉਂ ਵਾਲੀ ਹੱਠ ਵਾਲੀ ਜਿੱਦ ਵਾਲੀ ਹੋ ਰਹੀ ਹੈ ਸਿਮਰਨ ਕਰ ਹੋ ਜਹਾਂ ਜਸੋ ਧਰੀ ਉਹ ਪ੍ਰੇਮ ਪੱਤਰ ਘਰ ਰੱਖੀ ਹੋਈ ਹੈ ਤੂੰ ਯਾਦ ਕਰ ਲੈ ਹਰੀ ਨ ਧਰ ਹੋ ਦੇਹ ਪਰ ਹਰੀ ਐਵੇਂ ਨਾ ਤੂੰ ਅੜੀ ਜੀ ਧਾਰੀ ਰੱਖ ਅੜੀ ਜੀ ਤੂੰ ਛੱਡ ਦੇ ਦੂਰ ਕਰ ਦੇ ਭਾਵੀ ਨੇ ਪ੍ਰੇਰਿਓ ਨਹਿ ਮਨ ਪਰਮੇਸ਼ਰ ਦੀ ਹੋਣ ਹਰ ਨੇ ਐਸਾ ਨੂੰ ਪ੍ਰੇਰਿਆ ਕਹਿੰਦੇ ਇਹ ਮੰਨਿਆ ਹੀ ਨਹੀਂ ਤਿੰਨ ਵਾਰ ਗੁਰ ਬਚ ਉਲਟਾਨ ਇੱਕ ਨੀ ਦੋ ਨੀ ਤਿੰਨ ਵਾਰੀ ਸਤਿਗੁਰੂ ਦਾ ਬਚਨੇ ਨੇ ਉਲਟਾਇਆ ਰਿਸਕਾਰ ਬੋਲਿਓ ਮੇਰੋ ਕਹਿਓ ਸਗੋ ਕਹਿੰਦੇ ਗੁੱਸੇ ਜੇ ਹੋ ਕੇ ਬੋਲਿਆ ਕਹਿੰਦੇ ਪਿਤਾ ਗੁਰੂ ਜੀ ਮੇਰਾ ਕਿਹਾ ਹੋਇਆ ਰਾਵਰ ਨੇ ਸਭ ਝੂਠੋ ਲਹਿਓ ਮੇਰਾ ਬਚਨ ਕਿਹਾ ਤਾਂ ਤਿੰਨ ਵਾਰੀ ਆਪ ਜੀ ਨੇ ਸਾਰਾ ਝੂਠੇ ਹੀ ਜਾਣਿਆ ਸਪਤ ਮੋਹ ਤੁਮ ਚਰਨਨ ਕੇਰੀ ਉੱਠ ਕੇ ਕਹਿਣ ਲੱਗਾ ਹੇ ਗੁਰੂ ਰਾਮਦਾਸ ਸਾਹਿਬ ਤੁਹਾਡੇ ਚਰਨਾਂ ਦੀ ਮੈਨੂੰ ਸਹੁੰ ਹੈ ਕਸਮ ਹੈ ਜੇਕਰ ਪਤਰੀ ਮੈਂ ਕਿਤ ਪ੍ਰੇਮ ਪੱਤਰ ਕਾ ਪੜ੍ਹਨੀ ਤਾਂ ਕਿਤੇ ਰਹੇਗੀ ਜੇ ਮੈਂ ਮਾੜੀ ਮੋਟੀ ਕਿਤੇ ਦੇਖੀ ਵੀ ਹੋਵੇ ਨਾ ਮੈਨੂੰ ਤੁਹਾਡੇ ਚਰਨਾਂ ਦੀ ਸਹੁੰ ਲੱਗੇ ਪ੍ਰਿਤ ਗੁਰ ਕੋ ਸਰਬੱਗੇ ਨਾ ਜਾਣਾ ਕਵੀ ਜੀ ਕਹਿੰਦੇ ਵੇਖ ਲੋ ਪ੍ਰਿਥੀ ਚੰਦ ਕਿਹੋ ਜਿਹਾ ਛੜੀਆ ਫਰੇਦੀ ਹੈ ਝੂਠਦਾ ਹੈ ਹੁਣ ਕਹਿੰਦੇ ਪਿਤਾ ਗੁਰੂ ਜੀ ਨੂੰ ਸਭ ਕੁਝ ਜਾਣਨ ਵਾਲਾ ਨੇ ਨਹੀਂ ਸਮਝਿਆ ਹੈ ਵੱਡ ਮਹਿਮਾ ਤੇ ਰਹਿ ਅਣਜਾਣਾ ਰਹਿ ਕੇ ਵੀ ਜਿਹੜੀ ਮਹਾਨ ਮਹਿਮਾ ਉਹ ਤੋਂ ਅਣਜਾਣ ਹੀ ਇਹ ਰਿਹਾ ਹੈ ਮਹਾ ਅਭਾਗ ਜਾਹ ਕੇ ਹੋਏ ਕਵੀ ਜੀ ਕਹਿੰਦੇ ਇਹਦੇ ਵਿਚਾਰੇ ਦੀ ਬਸ ਕੀ ਗੱਲ ਹੈ ਜਿਹਦੇ ਬਹੁਤੇ ਵੱਡੇ ਮਾੜੇ ਭਾਗ ਹੁੰਦੇ ਬੇਭਾਗਾ ਪੁਰਸ਼ ਹੁੰਦਾ ਹੈ ਕਿਮ ਉੱਚੇ ਪਦ ਪ੍ਰਾਪਤ ਸੋਏ ਜਿਹੜਾ ਮਾੜੇ ਭਾਗਾਂ ਵਾਲਾ ਮਨੁੱਖ ਹੈ ਕਿਵੇਂ ਉੱਚੇ ਅਹੁਦੇ ਤੇ ਬਿਰਾਜਮਾਨ ਹੋ ਸਕਦਾ ਉੱਚੇ ਅਹੁਦੇ ਤੇ ਕਿਵੇਂ ਬੈਠ ਸਕਦਾ ਹੈ ਦਾਸ ਗਯੋ ਤੇਹ ਕੇ ਗ੍ਰਹਿ ਕਹਿਓ ਇਹਦਾ ਜਿਹੜਾ ਸੇਕ ਭੇਜਿਆ ਸੀ ਜਿੱਥੇ ਪ੍ਰਿਥੀ ਚੰਦ ਦਾ ਘਰ ਸੀ ਉਹ ਗਿਆ ਘਰ ਵਿੱਚ ਤਿਸ ਕੀ ਤ੍ਰੀ ਕੁਛ ਭੇਦ ਨ ਲਹਿਓ ਇਹਦੇ ਘਰ ਵਾਲੀ ਕਰਮੋਂ ਸੀ ਜਦੋਂ ਉਹਨੂੰ ਕਿਹਾ ਵੀ ਪ੍ਰਿਥੀ ਚੰਦ ਦਾ ਚੋਲਾ ਦੇ ਮੈਂ ਲੈ ਕੇ ਜਾਣਾ ਉਹਨੇ ਕੋਈ ਭੇਦ ਜਾਣਿਆ ਨਹੀਂ ਕਰਮੋ ਨੇ ਤਬ ਪ੍ਰੇਰੀ ਦਾਸੀ ਕਰਮੋ ਨੇ ਸੁਣ ਕੇ ਆਪਣੇ ਘਰ ਦੀ ਦਾਸੀ ਨੂੰ ਕਹਿ ਦਿੱਤਾ ਲਿਆਵਤ ਭੀ ਜਾਮਾ ਤੇ ਸਪਾਸੀ ਉਹ ਚੋਲਾ ਜਿਹਾ ਟੰਗਿਆ ਹੋਇਆ ਸੀ ਕਿੱਲੇ ਨਾਲ ਉਹ ਝੱਟ ਪੜ ਕੇ ਲੋਨ ਲੈ ਆਈ ਦਾਸੀ ਸਿੱਖ ਨੇ ਇਕੱਠਾ ਕਰ ਸੋ ਲਿਆਇਵ ਜਿਹੜਾ ਸਿੱਖ ਸੀ ਉਹਨੇ ਚੋਲਾ ਜਿਹਾ ਇਕੱਠਾ ਜਿਹਾ ਕਰਕੇ ਲੈ ਆਉਣਾ ਕੀਤਾ ਆਪਣੇ ਵਸਤਰ ਲਪੇਟ ਛਪਾਇਵ। ਆਪਣਾ ਜਿਹੜਾ ਕੋਈ ਪਰਨਾ ਜਾ ਸੀ ਉਹਦੇ ਵਿੱਚ ਲਪੇਟ ਕੇ ਉਹਨੂੰ ਲੁਕੋ ਲਿਆ। ਕੋ ਨਹਿ ਜਾਣ ਸਕੈ ਇਸ ਭਾਂਤੀ, ਕੋਈ ਵੀ ਇਸ ਢੰਗ ਨਾਲ ਜਾਣ ਨਾ ਸਕੇ ਵੀ ਇਹ ਪ੍ਰਿਤੀ ਚੰਦ ਦਾ ਚੋੜਾ ਲੁਕਾਇਆ ਹੋਇਆ। ਆਨ ਦਿਓ ਗੁਰ ਕੋ ਜੁੱਤ ਪਾਤੀ, ਪੁੱਤਰਕਾਂ ਦੇ ਸਮੇਤ ਜਿਹੜਾ ਚੋੜਾ ਲਿਆ ਕੇ ਸਤਿਗੁਰੂ ਜੀ ਨੇ ਹੌਲੀ ਦੇ ਕੇ ਫੜਾ ਦਿੱਤਾ। ਮਹਾਦੇਵ ਕੋ ਤਬ ਹੈ ਹਕਾਰਾ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਮਹਾਦੇਵ ਨੂੰ ਵੀ ਘਰੋਂ ਸੱਦ ਲਿਆ। ਅਪਰ ਦੀਵਾਨ ਲਗਾਏ ਵਸਾਰਾ, ਹੋਰ ਜਿੰਨੀਆਂ ਸਿੱਖ ਸੰਗਤਾਂ ਕੋਈ ਇੱਧਰ ਉੱਧਰ ਸੀ ਸਾਰਿਆਂ ਨੂੰ ਕਹਿੰਦੇ ਮੰਗਾ ਲਿਆ, ਵੱਡਾ ਦੀਵਾਨ ਸਜਾ ਲਿਆ। ਸਿਆਣੇ ਸਿੱਖ ਅਨੇਕ ਸੁਹਾਏ, ਉਸ ਵੇਲੇ ਦੀਵਾਨ ਵਿੱਚ ਅਨੇਕਾਂ ਜਿਹੜੇ ਸਿਆਣੇ ਸਿਆਣੇ ਗੁਰਸਿੱਖ ਸੋਭ ਨੀਕ ਹੋ ਗਏ, ਸਜ ਗਏ। ਸਮ ਚਿਤ ਜਿਨਹੋ ਬਿਕਾਰ ਬਿਹਾਏ, ਇਹਨਾਂ ਨੇ ਜਿਹੜੇ ਮਨ ਚਿੱਤ ਇੱਕ ਸਮਾਨ ਹੈ ਭਾਵ ਇੱਕ ਸਮਾਨ, ਮਨ ਇਕਾਗਰਤਾ ਰਹਿੰਦਾ, ਵਿਕਾਰ ਸਾਰੇ ਚਲੇ ਗਏ ਮਨ ਵਿੱਚੋਂ। ਕੋ ਸਤਿਗੁਰ ਕੇ ਮੁਖ ਕੋ ਦੇਖਤ, ਜਿਹੜਾ ਸਿਆਣਾ ਸਿੱਖ ਹੈ ਗੁਰੂ ਰਾਮਦਾਸ ਸਾਹਿਬ ਦੇ ਚਿਹਰੇ ਵੱਲ ਨਹੀਂ ਦੇਖ ਰਿਹਾ। ਕੋ ਪ੍ਰਿਥੀਏ ਕੀ ਕ੍ਰਾਂਤ ਪਰੇਖਤ, ਪ੍ਰਿਥੀ ਚੰਦ ਦੀ ਮੱਥੇ ਦੀ ਕ੍ਰਾਂਤੀ ਵੀ ਦੇਖਦਾ ਵੀ ਇਹਦਾ ਚਿਹਰਾ ਕਿਹੋ ਜਿਹਾ ਹੈ। ਪੁਨ ਗੁਰ ਸਭ ਨੇ ਸੁਣਾਏ ਉਚਾਰੋ, ਫਿਰ ਚੌਥੀ ਵਾਰ ਗੁਰੂ ਮਹਾਰਾਜ ਨੇ ਸਾਰਿਆਂ ਗੁਰਸਿੱਖਾਂ ਨੂੰ ਸੁਣਾਉਂਦਿਆਂ ਪ੍ਰਿਥੀ ਚੰਦ ਨੂੰ ਕਿਹਾ, ਅਜਿਹੋ ਸਮਝ ਤੂੰ ਕਹਿਓ ਹਮਾਰੋ। ਇਹ ਪ੍ਰਿਥੀ ਚੰਦ ਅਜੇ ਵੀ ਤੂੰ ਸਾਡਾ ਕਿਹਾ ਹੋਇਆ ਬਚਨ ਸਮਝ ਜਾ। ਦੇਹੋ ਪੱਤਰਿਕਾ ਜਹਾਂ ਦੁਰਾਈ, ਦੋਵੇਂ ਪ੍ਰੇਮ ਪੱਤਰਿਕਾ ਲੁਕਾ ਕੇ ਰੱਖੀਆਂ, ਸਾਨੂੰ ਤੂੰ ਲਿਆ ਕੇ ਕੱਢ ਕੇ ਦੇ ਦੇ। ਤੇਰੋ ਕਾਜ ਨ ਬਿਗੜੇ ਰਾਈ, ਦੇਖ ਲਾ ਪੁੱਤਰ ਜੇ ਪ੍ਰੇਮ ਪੱਤਰਿਕਾ ਲਿਆ ਦਿਆਂ ਤੇਰਾ ਰਾਈ ਜਿੰਨਾ ਪੂਰਾ, ਜਿੰਨਾ ਕੰਮ ਨਹੀਂ ਵਿਗੜੂਗਾ। ਜਿਨ੍ਹਾਂ ਦੇਹ ਸੁਧਰੇ ਕੁਛ ਨਾਹੀ, ਉਹ ਪ੍ਰੇਮ ਪੱਤਰਿਕਾ ਨਾ ਲਿਆ ਕੇ ਦਿੱਤੀਆਂ ਤੇਰਾ ਕੰਮ ਬਿਲਕੁਲ ਨਹੀਂ, ਕੋਈ ਸਬਰ ਨਾ। ਨਾਹਕ ਪਰੇ ਉਹ ਮਹਾ ਹੱਠ ਮਾਹੀ, ਬਿਨਾਂ ਕਾਰਨ ਤੋਂ ਬੇਫਾਇਦੇ ਤੂੰ ਕਹਿੰਦੇ ਹੱਠ ਵਿੱਚ ਜਿਦ ਵਿੱਚ ਪਿਆ ਹੋਇਆ ਹੈ। ਅਲਪ ਵਸਤ ਤੇ ਮਹਿਦ ਬਿਗਾਰੇ, ਥੋੜੀ ਜੀ ਵਸਤੂ ਹੈ ਤੇ ਉਹਦੇ ਨਾਲ ਤੂੰ ਬਹੁਤ ਵੱਡਾ ਵਿਗਾੜ ਭਰ ਰਿਹਾ ਹੈ। ਕਿਉਂ ਤੂੰ ਕਰ ਤੋ ਬਿਨਾਂ ਵਿਚਾਰੇ, ਬਿਨਾਂ ਵਿਚਾਰ ਤੋਂ ਬਹੁਤ ਵੱਡਾ ਕਿਉਂ ਵਿਗਾੜ ਕਰ ਰਿਹਾ ਹੈ। ਸਗਰੀ ਸਭਾ ਸੁਨਤ ਤੇ ਸਥਾਨ, ਉਸ ਸਥਾਨ ਤੇ ਸਾਰੀ ਜਿਹੜੀ ਸਭਾ ਸੀ ਸੰਗਤ ਬੈਠੀ ਸੁਣ ਰਹੀ। ਕਹੇ ਨਾ ਸਮਝਿਓ ਮਹਿਦ ਅਜਾਨ, ਨਾ ਇਹ ਪ੍ਰਿਥੀ ਚੰਦ ਅਣਜਾਣ ਬੇਸਮਝ, ਪਿਤਾ ਗੁਰੂ ਜੀ ਦੇ ਕਿਹਾ ਹੋਇਆ ਨੂੰ ਸਮਝੇ ਹੀ ਕੁਛ ਨੀ ਇਸਨੇ। ਕਹਿਤ ਭਇਓ ਬਿਪਰੈ ਹੀ ਫੇਰੇ, ਚੌਥੀ ਵਾਰ ਵੀ ਕਹਿੰਦੇ ਉਲਟ ਹੀ ਬੋਲਿਆ ਉਲਟ ਹੀ ਕਿਹਾ ਇਸਨੇ। ਪੱਤਰੀ ਤੇ ਕਿਆ ਬਨਵ ਵਡੇਰੇ, ਗੁਰੂ ਰਾਮਦਾਸ ਸਾਹਿਬ ਜਿਹੜੀ ਚਿੱਠੀ ਜੀ ਹੈ ਜੇ ਮੈਂ ਲੁਕੋ ਕੇ ਰੱਖ ਲਾ ਇਹਦੇ ਨਾਲ ਕੋਈ ਬਹੁਤ ਵੱਡਾ ਬਣ ਜਾਊਂਗਾ। ਕਹਿ ਢਿੱਗ ਰਾਖ ਰਾਜ ਕਿਹ ਲੇਵਾ, ਜਾ ਉਹ ਪੱਤਰੀ ਚਿੱਠੀ ਜੀ ਰੱਖ ਕਿਸੇ ਥਾਂ ਦਾ ਮੈਂ ਕੋਈ ਰਾਜ ਭਾਗ ਲੈ ਲਊਂਗਾ। ਦੁਲੱਭ ਵਸਤ ਕਿਆ ਤਿਸ ਤੇ ਸੇਵਾ, ਉਹਦੇ ਨਾਲ ਵੀ ਕੋਈ ਦੁਲੱਭ ਵਸਤੂ ਨਾ ਲੱਭਣ ਵਾਸਤੇ ਵਸਤੂ ਲੈ ਲਵਾਂਗਾ ਵੀ ਜਿਸ ਕਰਕੇ ਉਹ ਚਿੱਠੀ ਦੀ ਸੇਵਾ ਕਰਾਂ ਨੂੰ ਸੰਭਾਲ ਕੇ ਰੱਖਾਂ। ਸੁਣ ਸ੍ਰੀ ਰਾਮਦਾਸ ਬਚ ਕਹਿ, ਗੁਰੂ ਰਾਮਦਾਸ ਸਾਹਿਬ ਜੀ ਸੁਣ ਕੇ ਫਿਰ ਬਚਨ ਕਹਿਣ ਲੱਗੇ, ਵਡਿਆਈ ਤੁਵ ਭਾਗ ਨਾ ਆਹੈ, ਪ੍ਰਿਥੀ ਚੰਦ ਜਿਹੜੀ ਬਹੁਤ ਵੱਡੀ ਵਡਿਆਈ ਉਹ ਤੇਰੇ ਭਾਗਾਂ ਵਿੱਚ ਹੈ ਨਹੀਂ ਦਿਸਦੀ। ਕਹਾਂ ਨਲਾਇਕ ਰਾਜ ਕਮਾਵੇ, ਉਹ ਨਲਾਇਕਾ ਤੂੰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਰਾਜਯੋਗ ਹੈ ਕਿਵੇਂ ਕਮਾਏਗਾ। ਦੁਲੱਭ ਵਸਤ ਬਿਨ ਭਾਗ ਨ ਪਾਵੇ ਹੈ, ਜਿਹੜੀ ਨਾ ਲੱਭਣ ਵਾਲੀ ਵਸਤੂ ਹੈ ਔਖੇ ਲੱਭਣ ਵਾਲੀ ਉਹਨੂੰ ਬਿਨਾਂ ਭਾਗਾਂ ਤੋਂ ਕਿਵੇਂ ਪਾਏਗਾ। ਬੁੱਢੇ ਆਦਿਕ ਸਿੱਖ ਸਭ ਹੇਰੈ, ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਭਾਈ ਗੁਰਦਾਸ ਵਰਗੇ ਮਹਾਨ ਸਿੱਖ ਤੱਕ ਰਹੇ। ਤਬ ਸੋ ਜਾਮਾ ਧਰਿਓ ਅਗੇਰੈ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਜਿਹੜਾ ਚੋੜਾ ਜਿਹਾ ਪ੍ਰਿਥੀ ਚੰਦ ਦਾ ਸੀ ਉਹ ਪਰਨਾ ਜਿਹਾ ਪਰੇ ਕਰਕੇ ਇਹਦੇ ਅੱਗੇ ਰੱਖ ਦਿੱਤਾ ਹੈ। ਕਹਿਓ ਗੁਰੂ ਜਾਮਾ ਭਿਖ ਲੇਹੂ। ਗੁਰੂ ਮਹਾਰਾਜ ਕਹਿੰਦੇ ਲੈ ਵੀ ਪੁੱਤਰ ਆ ਨੇੜੇ ਆ ਕੇ ਆਪਣਾ ਝੋਲਾ ਜਾ ਤਾਂ ਵੇਖ ਲੈ ਹੈ ਕਿ ਨਹੀਂ ਧੁਵ ਹੈ ਕਿ ਨਹੀਂ ਧੁਵ ਗਰ ਕੋ ਏਹੂ। ਇਹਨੂੰ ਪਛਾਣ ਲਾ ਵੀ ਇਹ ਤੇਰੇ ਗਲ ਵਿੱਚ ਪਾਉਣ ਵਾਲਾ ਝੋਲਾ ਕਿ ਹੋਰ ਕਿਸੇ ਦਾ। ਦੇਖਿਓ ਧਰਿਓ ਕਹਿਓ ਇਹੋ ਮੇਰਾ। ਜਦੋਂ ਕਹਿੰਦੇ ਦੇਖਿਆ ਝੋਲਾ ਤੇਰੇ ਉਸ ਵੇਲੇ ਕਹਿਣ ਲੱਗਿਆ ਇਹ ਤਾਂ ਮੇਰਾ ਹੀ ਹੈ ਜੀ। ਘਰ ਤੇ ਕਿਨ ਆਨਿਓ ਇਸ ਬੇਰਾ। ਇਸ ਵੇਲੇ ਮਹਾਰਾਜ ਮੇਰੇ ਘਰੋਂ ਕਿਹਨੇ ਸਿੱਖ ਨੇ ਚੁੱਕ ਲਿਆਂਦਾ। ਗੁਰੂ ਕਹਿਓ ਇਸ ਜੇਬ ਮਝਾਰੀ। ਗੁਰੂ ਮਹਾਰਾਜ ਕਹਿੰਦੇ ਵੀ ਝੋਲਾ ਜਿਵੇਂ ਕਿਵੇਂ ਆ ਗਿਆ ਤੇਰਾ ਤੇ ਇਸ ਝੋਲੇ ਦੀ ਜੇਬ ਦੇ ਵਿੱਚ। ਨਿਜ ਘਰ ਸੋ ਅਬ ਲੇ ਹੋ ਨਿਕਾਰੀ। ਕਹਿੰਦੇ ਵੀ ਪਿਰਤੀ ਚੰਦਾ ਝੋਲੇ ਦੀ ਜੇਬ ਚੋ ਆਪਣੇ ਹੱਥਾਂ ਨਾਲ ਹੀ ਉਹ ਦੋਵੇਂ ਚਿੱਠੀਆਂ ਤੋਂ ਕੱਢ ਲੈ। ਕਹਿਣ ਲੱਗਿਓ ਮੈਂ ਤੋ ਨਹਿ ਪਾਈ। ਫਿਰ ਵੀ ਕਹਿਣ ਲੱਗਿਆ ਮੈਂ ਤਾਂ ਜੀ ਇਹ ਜੇਬ ਵਿੱਚ ਪਾਈਆਂ ਨਹੀਂ ਚਿੱਠੀਆਂ। ਇਸ ਮੈਂ ਪਾਤੀ ਕਹਿੰਦੇ ਆਈ। ਝੋਲੇ ਦੀ ਜੇਬ ਚਿੱਠੀਆਂ ਕਿੱਥੋਂ ਆ ਜਾਣਗੀਆਂ ਜਦੋਂ ਪਾਈਆਂ ਹੀ ਮੈਂ ਹੈ ਨਹੀਂ। ਸ੍ਰੀ ਮੁਖ ਭਨਿਓ ਨਾ ਫੇਰ ਕਰੀ ਜੈ। ਮਹਾਰਾਜ ਕਹਿੰਦੇ ਬਈ ਇਹ ਜਿਹੜਾ ਸਾਡਾ ਬਚਨ ਹੈ ਇਹਨੂੰ ਬੋੜਨਾ ਨਾ ਕਰ। ਨਿਜ ਘਰ ਤੇ ਕਾਗਦ ਨਿਕ ਸੀ ਜੈ। ਸਾਡਾ ਬਚਨ ਮਨ ਆਪਣੇ ਹੱਥਾਂ ਨਾਲ ਇਹ ਜਿਹੜਾ ਪ੍ਰੇਮ ਪੱਤਰ ਵਾਲਾ ਕਾਗਜ਼ ਜਾ ਕੱਢ ਲੈ। ਚਪਿਓ ਲਾਜ ਤੇ ਸਭਾ ਮਝਾਰਾ। ਸਭਾ ਵਿੱਚ ਬੈਠਾ ਸ਼ਰਮ ਦਾ ਮਾਰਿਆ ਬੜਾ ਫਿਰ ਚਪਿਓ ਕੀ ਇਹ ਖਿਜਿਆ ਔਖਾ ਜਾ ਹੋਇਆ। ਜੇਬ ਵਿਖੈ ਆਪਣੋ ਕਰ ਡਾਰਾ। ਹਾਂ ਮਸਾਂ ਮਸਾਂ ਫਿਰ ਉਹ ਜਿਹੜਾ ਜੇਬ ਜੀ ਉਹਦੇ ਵਿੱਚ ਹੱਥ ਜੈ ਨੇ ਪਾਇਆ। ਗਨ ਕਾਗਜ਼ ਸੇ ਸਕਲ ਨਿਕਾਸੇ। ਉਹ ਜੇਬ ਦੇ ਵਿੱਚੋਂ ਬਹੁਤੇ ਕਾਗਜ਼ ਕੱਢਣਾ ਕੀਤੇ ਸਭ ਲੈ ਕਰ ਸਤਿਗੁਰ ਨਿਜ ਪਾਸੇ। ਸਾਰੇ ਕਾਗਜ਼ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਕੋਲ ਲੈ ਲਏ ਹਨ। ਪੱਤਰੀ ਦੋਨਾਂ ਤੁਰਤ ਨਿਕਾਰੀ। ਉਹਨਾਂ ਕਾਗਜ਼ਾਂ ਵਿੱਚੋਂ ਗੁਰੂ ਰਾਮਦਾਸ ਸਾਹਿਬ ਨੇ ਦੋ ਪ੍ਰੇਮ ਪੱਤਰਕਾਂ ਕੱਢ ਲਈਆਂ। ਬਿਸਮਤ ਭੇ ਸਭ ਸਭਾ ਨਿਹਾਰੀ। ਨੇ ਸਿੱਖ ਸਭਾ ਵਿੱਚ ਬੈਠੇ ਵੇਖ ਕੇ ਅਚਰਜੀ ਹੋ ਗਏ ਹੱਕੇ ਬੱਕੇ ਹੋ ਗਏ। ਘਰ ਪਰ ਧਰ ਕਰ ਗੁਰੂ ਉਚਾਰੀ। ਗੁਰੂ ਮਹਾਰਾਜ ਨੇ ਦੋਵੇਂ ਚਿੱਠੀਆਂ ਹੱਥ ਉੱਪਰ ਰੱਖ ਕੇ ਤੇ ਕਿਹਾ ਪ੍ਰਿਥੀ ਚੰਦ ਨੂੰ ਕਿਆ ਗੁਰਮੁਖ ਇਹੋ ਕਰ ਹੋ ਵਿਚਾਰੀ। ਇਹ ਵਿਚਾਰ ਲਾ ਆ ਕੀ ਤੇਰੀ ਕੋਈ ਗੁਰਮੁਖਤਾਈ ਹੈ ਭਲੀ ਮਾਨਸਿਕਤਾਈ ਹੈ। ਵੱਡੋ ਗਰੀਬ ਕਪਟ ਤੇ ਹੀਣਾ। ਸੰਗਤ ਨੂੰ ਕਹਿੰਦੇ ਵੀ ਇਉਂ ਬਣਿਆ ਫਿਰਦਾ ਮੈਂ ਬੜਾ ਗਰੀਬ ਹੈ ਮੈਂ ਤਾਂ ਕਰ ਤੋ ਰਹਿ ਤਾਂ ਮੈਂ ਤਾਂ ਕਪਟ ਕਰਦਾ ਹੀ ਨਹੀਂ। ਕੁਟਿਲਤਾ ਦੀਰਘ ਮੀਣਾ। ਇਹ ਮੇਰੇ ਅੰਦਰ ਤਾਂ ਕੋਈ ਤੀਰਥ ਨਹੀਂ ਹੈ ਮੈਂ ਤਾਂ ਉਹ ਨੀ ਪਤਾ ਵੀ ਬਹੁਤ ਵੱਡਾ ਮੀਣਾ ਹੈ ਜਿਹੜਾ ਇੱਕ ਜਾਤ ਹੈ ਮੀਣਿਆਂ ਦੀ ਜਿਹੜੀ ਲੁੱਟ ਕਸੁੱਟ ਕਰਨ ਵਾਲੀ ਹੁੰਦੀ ਹੈ ਵੀ ਉਹ ਲੁੱਟ ਕਸੁੱਟ ਕਰਨ ਵਾਲਾ ਮੀਣਾ ਜਾਤ ਦਾ ਹੈ। ਔਰਕ ਲਾ ਹੱਠ ਕੋ ਨਿਰਬਹੀਆ। ਦੇਖ ਲਾ ਵੀ ਤੂੰ ਅਖੀਰ ਤੱਕ ਆਪਣਾ ਹੱਠ ਨਗਾਇਆ ਜਿਦ ਫੜੀ ਰੱਖੀ ਹੈ। ਭਇਓ ਨਲਾਇਕ ਗੁਰਕੁਲ ਮਹੀਆ। ਇਹ ਤਾਂ ਗੁਰ ਸੋਢ ਕੁਲ ਦੇ ਵਿੱਚ ਤੂੰ ਸਭ ਤੋਂ ਨਲਾਇਕ ਹੋਇਆ ਪੈਦਾ। ਸੰਤਤ ਸਹਿਤ ਤੋ ਹਿਕਾਉ ਤਿਆਗਾ। ਮਹਾਰਾਜ ਕਹਿੰਦੇ ਵੀ ਚੰਗਾ ਪ੍ਰਿਥੀ ਚੰਦ ਤੈਨੂੰ ਵੀ ਤੇਰੇ ਪੁੱਤਰਾਂ ਸਹਿਤੀ ਘਰਵਾਲੀ ਸਹਿਤੀ ਛੱਡਦਾ ਸਾਨੂੰ। ਨਹੀਂ ਊਚ ਪਦ ਇਸ ਕੇ ਭਾਗਾ। ਸੰਗਤ ਨੂੰ ਸੰਬੋਧਨ ਕਰਕੇ ਕਹਿੰਦੇ ਜਿਹੜਾ ਉੱਚਾ ਅਹੁਦਾ ਇਹਦੇ ਕਹਿੰਦੇ ਭਾਗਾਂ ਵਿੱਚ ਹੈ ਨਹੀਂ ਦਿਸਦਾ। ਲਹਿਓ ਅਚਲ ਅਪਜਸ ਜਗ ਮਾਹੀ। ਇਹ ਪੁੱਤਰ ਨੇ ਝੂਠ ਬੋਲ ਕੇ ਹਜ਼ੂਰੀ ਵਿੱਚ ਬਹੁਤ ਕਹਿੰਦੇ ਰਹਿੰਦੀ ਦੁਨੀਆਂ ਤਾਂ ਕਹਿੰਦੇ ਬਦਨਾਮੀ ਖੱਟ ਲਈ ਹੈ। ਕਿਆ ਇਨ ਕੀਨ ਮਿਟਿਓ ਪੁੰਨ ਨਾਹੀ। ਇਹਨੇ ਕੀਤਾ ਦੇਖੋ ਅਸੀਂ ਸਮਝਾਇਆ ਹਟਿਆ ਹੀ ਨਹੀਂ ਹੈ। ਇਸ ਕੀ ਸੰਤਤ ਉਪਜੈ ਜੋਏ। ਗੁਰੂ ਮਹਾਰਾਜ ਕਹਿੰਦੇ ਸੰਗਤ ਸੁਣ ਲਓ ਜਿਹੜੇ ਪ੍ਰਿਥੀ ਚੰਦੇ ਘਰ ਦੇ ਵਿੱਚ ਅੱਗੇ ਕੋਈ ਪੈਦਾ ਹੋਣ ਗਏ ਗੁਰ ਸਿੱਖਣ ਕੇ ਸਿੱਖ ਸੋ ਹੋਏ। ਕਹਿੰਦੇ ਜਿਹੜੇ ਇਹ ਇਹਨਾਂ ਦੇ ਬੱਚੇ ਹੈ ਗੁਰੂ ਕੇ ਸਿੱਖਾਂ ਦੇ ਅੱਗੇ ਸਿੱਖ ਬਣਿਆ ਕਰਨਗੇ। ਤਾਂ ਸੰਗਤ ਕੋ ਮੇਲ ਬਣੇ ਹੈ। ਤਾਂ ਸੰਗਤਾਂ ਵਿੱਚ ਇਹਨਾਂ ਦਾ ਕੋਈ ਮਾੜਾ ਮੋਟਾ ਜੋੜ ਮੇਲ ਬਣੂਗਾ। ਸੰਗਤਾਂ ਮੂੰਹ ਲਾਉਣਗੀਆਂ ਜਦੋਂ ਇਹਨਾਂ ਦੇ ਸਿੱਖ ਸੇਵਕ ਜੇ ਘਰ ਦੇ ਦਾਸ ਬਣਨਗੇ। ਨਾ ਤੋਰ ਵਹਿਰ ਮੁਖੀ ਇਹੋ ਰਹਿ ਹੈ। ਨਹੀਂ ਤਾਂ ਪ੍ਰਿਥੀ ਚੰਦ ਦੀ ਸਥਾਨ ਬਾਹਰ ਮੁਖੀ ਰਹੂ ਗੁਰੂ ਤੋਂ ਬੇਮੁਖੀ ਰਹੂਗੀ ਇਹ। ਜਥਾ ਪੁੱਤਰ ਸੋ ਕਹਿਓ ਜੁਜਾਤੀ। ਜਿਸ ਤਰ੍ਹਾਂ ਵੇਸ਼ੰਗਰ ਜੀ, ਜਿਹੜਾ ਜੁਜਾਤੀ ਰਾਜਾ, ਉਸਨੇ ਆਪਣੇ ਵੱਡੇ ਪੁੱਤਰ ਜਤੂ ਨੂੰ ਕਿਹਾ ਸੀ ਵੀ ਤੂੰ ਮੇਰਾ ਬੁੱਢਪੁਣਾ ਲੈ ਲੈ। ਜਦ ਨੇ ਨਹਿ ਮਾਨੀ ਮਨ ਬਾਤੀ। ਵੱਡਾ ਪੁੱਤਰ ਜਿਹੜਾ ਜਦੂ ਸੀ, ਉਹਨੇ ਗੱਲ ਹੀ ਨਹੀਂ ਮੰਨੀ ਸੀ, ਤੇ ਛੋਟਾ ਪੁੱਤਰ ਜਿਹੜਾ ਗੁਰੂ ਸੀ, ਉਹਨੇ ਕਹਿਤਾ ਪਿਤਾ ਜੀ ਜੋ ਮਰਜ਼ੀ ਦਿਓ, ਮੈਂ ਕੂਰ ਕਰਨ ਨੂੰ ਤਿਆਰ ਹਾਂ। ਰਾਜ ਭਾਗ ਤੇ ਕਰਿਓ ਸੁਬਾਹਰ। ਇਸ ਕਰਕੇ ਵੱਡੇ ਪੁੱਤਰ ਜੱਦੂ ਨੂੰ ਬਚਨ ਨਾ ਮੰਨਣੇ ਕਰਕੇ ਜੁਜਾਤੀ ਰਾਜ ਨੇ ਰਾਜ ਭਾਗ ਤੋਂ ਬਾਹਰ ਕਰ ਦਿੱਤਾ ਵੀ ਤੂੰ ਨਹੀਂ ਯੋਗ ਹੈ। ਤਥਾ ਕਰੀ ਗੁਰ ਸੁਤ ਸੋ ਜਾਹਰ। ਜਿਹੜਾ ਛੋਟਾ ਪੁੱਤਰ ਪੁਰੂ ਸੀ, ਉਹਨੇ ਗੱਲ ਮੰਨ ਲਈ ਸੀ ਤੇ ਉਹਨੂੰ ਸਭ ਕੁਛ ਉਹ ਪਿਤਾ ਨੇ ਦੇ ਦਿੱਤਾ। ਜੁਜਾਤੀ ਨੇ ਇਸ ਤਰ੍ਹਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਇਹੀ ਗੱਲ ਕੀਤੀ ਹੈ। ਪ੍ਰਿਥੀ ਚੰਦ ਵੱਜ ਨੇ ਗੱਲ ਨਹੀਂ ਮੰਨੀ, ਛੋਟੇ ਨੇ ਮੰਨ ਲਈ, ਸਭ ਕੁਛ ਉਹਨਾਂ ਨੂੰ ਦੇ ਦਿੱਤਾ। ਸੁਣ ਬੁੱਢਾ ਬੋਲਿਓ ਸ਼ੁਭ ਮਤ ਕੀ। ਉਸ ਵੇਲੇ ਬਾਬਾ ਬੁੱਢਾ ਜਿਹੜਾ ਚੰਗੀ ਅਕਲ ਮਤ ਵਾਲਾ ਹੈ, ਉਹ ਸੁਣ ਕੇ ਬੋਲਿਆ, ਦੇਖੋ ਕਹਾਂ ਕਰੀ ਬ੍ਰਿਤ ਚਿਤ ਕੀ। ਹਾਂ, ਬਾਬੇ ਬੁੱਢੇ ਨੂੰ ਮਹਾਰਾਜ ਕਹਿੰਦੇ ਦੇਖ ਲੋ ਇਹਨੇ ਕਿਹੋ ਜੀ ਆਪਣੀ ਚਿਰ ਦੀ ਗੱਲ ਕੀਤੀ ਹੈ। ਪ੍ਰਿਤ ਗੁਰ ਕੋ ਸਰਬਗੇ ਨਾ ਜਾਣਿਓ। ਵਾਹਿਗੁਰੂ ਜੀ ਨੂੰ ਬਿਲਕੁਲ ਇਹਨੇ ਸਰਬਗਤ ਨਹੀਂ ਜਾਣਿਆ। ਕਰਿਓ ਛੁਪਾਵ ਮਹਿਦ ਛਲ ਠਾਨਿਓ। ਬੜਾ ਛਲ ਫਰੇਬ ਕੀਤਾ, ਬਿਨਾ ਕਿੰਨਾ ਲੁਕਾ ਛੁਪਾ ਕੀਤਾ ਇਸਨੇ। ਅਲ ਪੱਗੇ ਅਨ ਸੰਗ ਕਪਟ ਪੁਜੈ ਹੈ। ਜੋ ਕੁਝ ਜਾਣਦੇ ਪਛਾਣਦੇ ਨਾ ਹੋਣ, ਬੇਸਮਝ ਹੋਣ, ਉਹਨਾਂ ਨਾਲ ਤਾਂ ਛਲ ਫਰੇਬ ਪੁੱਜਦਾ ਹੁੰਦਾ, ਹੋ ਜਾਂਦਾ ਹੁੰਦਾ। ਹੋਤ ਅਪਰ ਅਪਰੈ ਕਰ ਜੈ ਹੈ। ਹੁੰਦਾ ਕੁਝ ਹੋਰ, ਛਲ ਫਰੇਬ ਨਾਲ ਹੋਰ ਹੀ ਕੁਝ ਕਰਕਰਾ ਜਾਂਦੇ ਹੁੰਦੇ। ਤੁਮਰੇ ਬਿਖੈ ਨਾ ਨਿਸ਼ਚਾ ਧਰਿਓ। ਦੇਖ ਲੋ ਗੁਰੂ ਰਾਮਦਾਸ, ਪ੍ਰਿਥੀ ਚੰਦ ਨੇ ਤੁਹਾਡੇ ਬਚਨਾਂ ਵਿੱਚ ਤਾਂ ਕੋਈ ਭਰੋਸਾ ਹੀ ਨਹੀਂ ਰੱਖਿਆ। ਨਿਜ ਸਮਾਨ ਹੀ ਲਖਬੋ ਕਰਿਓ। ਜਿਵੇਂ ਆਪਣੇ ਆਪ ਵਿੱਚ ਛਲੀਆ ਫਰੀਜਾ, ਉਹਦੇ ਸਮਾਨ ਸਭ ਨੂੰ ਦੂਜਿਆਂ ਨੂੰ ਜਾਣਿਆ ਇਸਨੇ। ਸੁਣ ਸਭ ਸਭਾ ਬਿਸਮ ਹੋਏ ਗਈ। ਬਾਬਾ ਬੁੱਢਾ ਇਹੋ ਜਿਹੇ ਬਚਨ ਸੁਣ ਕੇ ਜਿੰਨੀ ਸਭਾ ਸੰਗਤ ਦੀ ਅਸਚਰਜੀ ਹੋ ਗਈ। ਕਿਆ ਇਨ ਕੀਏ ਅੰਗੂਰੀ ਮੁਖ ਦਈ। ਸਾਰੀ ਸੰਗਤ ਨੇ ਆਪਣੇ ਮੂੰਹ ਵਿੱਚ ਉਂਗਲਾਂ ਜੀਆਂ ਦੇ ਲਈਆਂ। ਉਹ ਕਹਿੰਦੀ ਆ ਪ੍ਰਿਥੀ ਚੰਦ ਨੇ ਕੀ ਲੋੜਾ ਮਾਰਿਆ, ਕੀ ਕਰਿਆ, ਕਿੰਨਾ ਝੂਠ ਬੋਲੀ ਗਿਆ। ਨਿਜ ਛਲ ਪ੍ਰਗਟ ਭਇਓ ਮਨ ਜਾਣਿਓ। ਇੱਧਰ ਪ੍ਰਿਥੀ ਚੰਦ ਦੇ ਮਨ ਵਿੱਚ ਜਾਣਿਆ ਵੀ ਜਿਹੜਾ ਮੈਂ ਛਲ ਪ੍ਰਯੋਗ ਕੀਤਾ ਸੀ ਉਹ ਤਾਂ ਪ੍ਰਗਟ ਹੋ ਗਿਆ, ਸਭ ਨੂੰ ਚੱਲ ਗਿਆ ਪਤਾ। ਲੱਜਤ ਹੋਇਆ ਕਹਿ ਕੱਛ ਨਾ ਬਖਾਨਿਓ। ਹੋਰ ਸ਼ਰਮਸ਼ਾਰ ਜਿਹਾ ਹੋਇਆ ਹੈ, ਕੁਝ ਨੀ ਵਿਚਾਰਾ ਕਹਿ ਸਕਿਆ ਹੈ। ਨੀਚ ਗਰੀਬ ਘਰ ਬੈਠਿਓ ਰਹਿਓ। ਹਾਂ, ਗਰਦਨ ਜੀ ਨੀਵੀਂ ਜੀ ਕਰਕੇ ਤੇ ਧੌਣ ਜੀ ਨੀਵੀਂ ਕਰਕੇ ਬੈਠਾ ਰਿਹਾ ਉੱਥੇ। ਕਟਕ ਬਾਗ ਸਭ ਹਿੰਨ ਕੋ ਸਹਿਓ। ਹਾਂ, ਜਿਹੜੇ ਕੌੜੇ ਬਚਨ ਸੰਗਤ ਦੇ ਸੀ ਸਭ ਦੇ ਨੇ ਸਹਾਰਲੇ ਵਿਚਾਰੇ ਨੇ। ਜਥਾ ਪ੍ਰਧਾਨ ਕਾਚ ਕੋ ਹੀਰਾ। ਇਸ ਤਰ੍ਹਾਂ ਕਹਿੰਦੇ ਕੱਚ ਜਾ ਹੀਰਾ ਜਿਹੜਾ ਹੈ ਨਾ, ਉਹ ਮੁਖੀ ਹੈ, ਉਹਨੇ ਵੀ ਮੈਂ ਬੜਾ ਪੂਰਾ ਇਸ ਵਧੀਆ ਹੀਰਾ। ਪੰਚਕ ਤਾ ਕਰ ਹੈ ਮਤ ਧੀਰਾ। ਜਿਹੜਾ ਬੁੱਧੀ ਦਾ ਧੀਰ ਜਵਾਨ ਹੈ ਉਹਨੂੰ ਕਹਿੰਦੇ ਠੱਗਣਾ ਚਾਹੇ ਕੱਚ ਦਾ ਹੀਰਾ ਮੁਖੀ ਅਸਲੀ ਹੀਰਾ ਬਣ ਕੇ। ਜਬ ਹੈ ਧੀਰ ਹੀਰਾ ਹੋਏ ਸਾਚੋ। ਜਿਸ ਵੇਲੇ ਕਹਿੰਦੇ ਜੋਹਰੀ ਦਾ ਜਿਹੜਾ ਸਹੀ ਅਸਲੀ ਸੀਰਾ ਉਹ ਕੱਚ ਦੇ ਹੀਰੇ ਦੇ ਬਨੋਟੀ ਜਾ ਸਾਹਮਣੇ ਹੁੰਦਾ ਹੈ। ਪਰਖਿਓ ਜਾਏ ਤਜ ਹੈ ਸਭ ਕਾਚੋ। ਜਿਹੜਾ ਕੱਚਾ ਕੱਚ ਦਾ ਹੀਰਾ ਪਰਖਿਆ ਜਾਂਦਾ, ਅਸਲੀ ਹੀਰੇ ਦੀ ਪਛਾਣ ਆ ਜਾਂਦੀ ਹੈ। ਜਬ ਸ੍ਰੀ ਅਰਜਨ ਪਰਖੇ ਸਾਚੇ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਕਹਿੰਦੇ ਆ ਕੱਚ ਦਾ ਹੀਰਾ ਕਿਹੜਾ, ਅਸਲੀ ਹੀਰਾ ਕਿਹੜਾ ਹੈ, ਕਿਹੜਾ ਸਪੁੱਤਰ ਸਹੀ ਹੈ, ਕਿਹੜਾ ਇਹ ਹੈ, ਕਿੰਨੀ ਚੰਗੀ ਤਰ੍ਹਾਂ ਪਰਖਿਆ ਹੈ। ਕੂਰੋ ਤਬ ਕੂਰੋ ਕੱਚ ਪਾਚੇ। ਫਿਰ ਪ੍ਰਿਥੀ ਚੰਦ ਕਹਿੰਦੇ ਝੂਠਾ ਨਿਕਲਾ, ਕੱਚਾ ਪਿੱਲਾ ਹੀ ਨਿਕਲਿਆ। ਤਬ ਸ੍ਰੀ ਰਾਮਦਾਸ ਦੁਆ ਪਾਤੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਪਹਿਲੀਆਂ ਜਿਹੜੀਆਂ ਭੇਜੀਆਂ ਦੋ ਪ੍ਰੇਮ ਪੱਤਰ ਕਾਮਾ ਸਨ। ਧਰ ਕਰ ਬਾਚੀ ਹਿਤ ਕਰ ਥਾਤੀ। ਹਾਂ, ਇਸ ਤਰ੍ਹਾਂ ਕਹਿੰਦੇ ਹੱਥ ਉੱਪਰ ਰੱਖ ਕੇ ਜਾਣੀ ਪ੍ਰੇਮ ਦੀ ਥੈਲੀ ਉਹ ਪੜਨਾ ਕੀਤੀ ਕੀ ਆਪ ਜੀ ਨੇ ਪ੍ਰੇਮ ਵਿਸਾਲ ਦਰਸ਼ਕੋ ਕਾਰਨ, ਜਿਹਦੇ ਵਿੱਚ ਬਹੁਤਾ ਪ੍ਰੇਮ ਹੈ ਤੇ ਦਰਸ਼ਨਾਂ ਦੇ ਵਾਸਤੇ, ਬਣੀ ਤੁਕਾ ਵੱਡ ਹੀ ਸ਼ੁਭ ਚਾਰਨ, ਬੜੀਆਂ ਸੋਹਣੀਆਂ ਸੁੰਦਰ ਤੁਕ ਬਣੀਆਂ ਹੋਈਆਂ ਬਾਣੀ ਦੀਆਂ, ਅਤ ਪ੍ਰਸੰਨ ਔਰ ਪਾਠ ਕਰ ਪਏ, ਮਹਾਰਾਜ ਦੋਵੇਂ ਪ੍ਰੇਮ ਪੱਤਰਕਾ ਪੜ੍ਹ ਕੇ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋ ਗਏ। ਪੁਨ ਭਾਈ ਬ੍ਰਿਧ ਕੇ ਕਰ ਦਏ, ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਵਿੱਚ ਉਹ ਪ੍ਰੇਮ ਪਿਆਰ ਦੀਆਂ ਚਿੱਠੀਆਂ ਦੇ ਦਿੱਤੀਆਂ। ਆਇਸ ਦਈ ਪਠੋ ਕਿਮ ਆਹ, ਆਗਿਆ ਦਿੱਤੀ ਹੈ ਵੀ ਇਹ ਚਿੱਠੀਆਂ ਨੂੰ ਪੜ੍ਹੋ, ਦੱਸੋ ਇਹ ਕਿਸ ਤਰ੍ਹਾਂ ਦੀਆਂ ਹਨ। ਸਭ ਗੁਰੂ ਕੋ ਆਸ਼ੈ ਤੁਮ ਲਹੈ, ਕਿਉਂਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਸਾਰਿਆਂ ਦਾ ਅੰਦਰਲਾ ਆਸ਼ਾ ਜਿਹੜਾ ਖਿਆਲ ਆ ਤੁਸੀਂ ਜਾਣਦੇ ਹੋ। ਤਬ ਬੁੱਢੇ ਪੜ ਸਭ ਨੇ ਸੁਣਾਏ, ਜਦੋਂ ਬਾਬਾ ਬੁੱਢਾ ਸਾਹਿਬ ਨੇ ਖੜਿਆ ਹੋ ਕੇ ਦੋਵੇਂ ਪ੍ਰੇਮ ਪੱਤਰਿਕਾ ਪੜ੍ਹ ਕੇ ਸੁਣਾਈਆਂ ਸੰਗਤ ਨੂੰ, ਸੁੰਦਰ ਸ਼ਬਦ ਨਵੋਂ ਜੋ ਬਣਾਏ, ਹਾਂ ਦੋਵੇਂ ਸ਼ਬਦ ਕਹਿੰਦੇ ਨਵੇਂ ਬਣਾਏ ਹੋਏ, ਸਭਾ ਸੁਨਤ ਸਭ ਹੀ ਮੁੱਦ ਲਹੇ, ਸਾਰੀ ਸੰਗਤ ਨੇ ਸੁਣ ਕੇ ਬੜੀ ਪ੍ਰਸੰਨਤਾ ਖੁਸ਼ੀ ਲਈ। ਧੰਨ ਧੰਨ ਸ੍ਰੀ ਅਰਜਨ ਕਹੇ, ਸਾਰੇ ਕਹਿੰਦੇ ਇਹ ਸਾਹਿਬਜ਼ਾਦੇ ਅਰਜਨ ਦੇਵ ਜੀ ਧੰਨ ਹਨ, ਇਹ ਧੰਨ ਹਨ। ਅਨਜੋ ਬਡਾਈ ਸੁਣ ਦੁੱਖ ਪਾਵਤ, ਛੋਟੇ ਭਰਾ ਦੀ ਬੜਿਆਈ ਸੁਣ ਸੁਣ ਕੇ ਪ੍ਰਿਥੀ ਚੰਦ ਬੜਾ ਦੁੱਖ ਪਾਉਂਦਾ ਹੈ, ਜਰਤ ਰਿਦਾ ਕੁਛ ਬਸ ਨਾ ਬਸਾਵਤ, ਰਿਦਾ ਸੜਦਾ ਵਿਚਾਰੇ ਦਾ ਬਸ ਕੋਈ ਚੱਲਦਾ ਨਹੀਂ, ਛਲ ਬਲ ਕਰ ਚਾਹਤ ਗੁਰ ਆਈ, ਕਵੀ ਜੀ ਕਹਿੰਦੇ ਪਿਤਾ ਗੁਰੂ ਨਾਲ ਛਲ ਫਰੇਬ ਕਰਕੇ ਗੁਰਿਆਈ ਗੱਦੀ ਚਾਹੁੰਦਾ ਹੈ। ਪੁਨ ਪਿਤਕੀ ਨਹਿ ਸੇਵਕ ਮਾਈ, ਦੇਖੋ ਪਿਤਾ ਗੁਰੂ ਜੀ ਦੀ ਮਾੜੀ ਮੋਟੀ ਨੇ ਕੋਈ ਸੇਵਾ ਵੀ ਨਹੀਂ ਕੀਤੀ ਹੈ, ਕਰ ਹੰਕਾਰ ਨ ਕਬ ਬਚ ਮਨ, ਹੰਕਾਰ ਜਾ ਕਰਕੇ ਕਦੇ ਕੋਈ ਬਚਨ ਨਹੀਂ ਇਹਨੇ ਮੰਨਿਆ ਹੈ, ਧਨ ਕੋ ਸਾਂਭਤ ਰਹੇ ਓ ਮਹਾਨਾ, ਗੁਰੂ ਘਰ ਦਾ ਜਿਹੜਾ ਮਹਾਨ ਧਨ ਸੀ ਉਹਨੂੰ ਜ਼ਰੂਰ ਸੰਭਾਲਦਾ ਰਿਹਾ ਲੁਕਾਉਂਦਾ ਰਿਹਾ ਹੈ, ਜਗ ਵਿਵਹਾਰਨ ਮਹਿ ਚਤੁਰਾਈ, ਸਾਰ ਦੇ ਜਿਹੜੇ ਕੰਮ ਧੰਦੇ ਉਹਦੇ ਕਰਨ ਵਿੱਚ ਬੜਾ ਚਤੁਰ ਹੈ, ਇੱਕ ਭੀ ਗੁਣ ਨਹਿ ਲੈ ਗੁਰਿਆਈ, ਇੱਕ ਵੀ ਕੋਈ ਚੰਗਾ ਗੁਣ ਨਹੀਂ ਹੈ ਜਿਹਦੇ ਨਾਲ ਗੁਰਿਆਈ ਗੱਦੀ ਇਹ ਲੈ ਲੈਂਦਾ, ਇਮ ਪ੍ਰਿਥੀਆ ਬੈਠਿਓ ਮੁਰਝਾਈ, ਇਸ ਤਰ੍ਹਾਂ ਪ੍ਰਿਥੀ ਚੰਦ ਵਿਚਾਰਾ ਮੁਰਝਾਇਆ ਜਾ ਹੋਇਆ ਬੈਠਾ ਹੈ। ਪੁਨ ਬੁੱਢੇ ਸੰਗ ਗੁਰੂ ਅਲਾਈ, ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਧ ਸਤਿਗੁਰਾਂ ਨੇ ਬਚਨ ਕਿਹਾ, ਸ੍ਰੀ ਨਾਨਕ ਕੇ ਤੁਮ ਬਹੁ ਪਿਆਰੇ, ਬਾਬਾ ਬੁੱਢਾ ਸਾਹਿਬ ਤੁਸੀਂ ਗੁਰੂ ਨਾਨਕ ਸਾਹਿਬ ਦੇ ਬਹੁਤੇ ਮਹਾਨ ਪਿਆਰੇ ਹੋ, ਗੁਰ ਅੰਗਦ ਸ੍ਰੀ ਅਮਰ ਨਿਹਾਰੇ, ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਵੀ ਦਰਸ਼ਨ ਤੁਸਾਂ ਨੇ ਕੀਤੇ ਹਨ, ਗੁਰਤਾ ਅਜਰ ਜਰਨ ਉਰ ਮਾਹੀ, ਜਿਹੜੀ ਗੁਰਤਾ ਗੱਦੀ ਵਿੱਚ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਹੁੰਦਾ ਉਹਦੇ ਵਿੱਚ, ਸ੍ਰੀ ਅਰਜਨ ਅਬ ਭਇਓ ਕਿ ਨਾਹੀ, ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਹਿਰਦੇ ਵਿੱਚ ਜਰ ਸ਼ਕਤੀਆਂ ਨੂੰ ਜਰਨ ਵਾਲੇ ਯੋਗ ਹੋ ਗਏ ਕਿ ਨਹੀਂ ਹੋਏ, ਜੇਕਰ ਤੁਮ ਹੋ ਸੁਹਾਵਤ ਆਠੇ, ਹੇ ਬਾਬਾ ਬੁੱਢਾ ਸਾਹਿਬ ਜੀ ਜੇ ਤੁਹਾਨੂੰ ਚੰਗੀ ਤਰ੍ਹਾਂ ਕਹਿੰਦੇ ਸੁਹਾਉਂਦਾ ਚੰਗਾ ਲੱਗਦਾ ਹੈ, ਇਸ ਹੈ ਬਿਠਾਵਾ ਹੈ ਹਮ ਨਿਜ ਪਾਛੇ, ਸਾਡੇ ਮਨ ਦਾ ਖਿਆਲ ਹੈ ਵੀ ਅਸੀਂ ਤਾਂ ਸੱਚਖੰਡ ਗਮਨ ਕਰਨ ਤੋਂ ਪਹਿਲਾਂ ਆਪਣੇ ਪਿੱਛੇ ਇਹਨਾਂ ਨੂੰ ਹੀ ਬਿਠਾਵਾਂਗੇ, ਗੁਰਤਾ ਉਚਿਤ ਸਵਾਰ ਨ ਕੋਈ, ਕਿਉਂਕਿ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੀ ਗੁਰਤਾ ਦੇ ਉੱਪਰ ਬੈਠਣ ਯੋਗ ਤਾਂ ਹੋਰ ਕੋਈ ਸਾਹਿਬਜ਼ਾਦਾ ਦਿਸ ਨਹੀਂ ਰਿਹਾ, ਇਨਸਾਮ ਗੁਣ ਕਹੋ ਕਿਸ ਮਹਿ ਹੋਈ, ਇਹਨਾਂ ਦੇ ਬਰਾਬਰ ਦੇ ਜਿਹੜੇ ਗੁਣ ਹੈ ਕਿਹੜੇ ਪੁੱਤਰ ਵਿੱਚ ਹੋਣਗੇ, ਤੁਮ ਸੰਮਤ ਹੋਏ ਚਾਹਤ ਕਰਿਓ, ਤੁਹਾਡੀ ਸਲਾਹ ਅਨੁਸਾਰ ਹੋ ਕੇ ਅਸੀਂ ਇਹ ਸਾਰਾ ਕੁਛ ਕਰਿਆ ਚਾਹੁੰਦੇ ਹਾਂ, ਕਹੋ ਸਾਚ ਜਿਮ ਉਰ ਮਹਿ ਧਰਿਓ, ਜਿਵੇਂ ਬਾਬਾ ਬੁੱਢਾ ਤੁਸੀਂ ਦੇ ਖਿਆਲ ਜਾ ਧਾਰਿਓ ਸਾਚੀ ਕਹਿ ਦਿਓ, ਸੁਣ ਬੁੱਢੇ ਕਰ ਜੋਰ ਉਚਾਰਾ, ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਕਿਹਾ, ਇਹ ਸੇਵਕ ਕੀ ਵਸਤ ਉਦਾਰਾ, ਮਹਾਰਾਜ ਜਿਹੜੀ ਗੁਰਤਾ ਗੱਦੀ ਦੀ ਵਸਤੂ ਹੈ ਤਾਂ ਗੁਰੂ ਘਰ ਦੇ ਮਹਾਨ ਸੇਵਕ ਦੀ ਹੀ ਹੈ, ਅਜਰ ਜਰਨ ਆਦਿਕ ਗੁਣ ਹੋ, ਹੋਏ। ਜਿਸ ਸੇਵਕ ਦੇ ਵਿੱਚ ਅਜਰ ਸ਼ਕਤੀਆਂ ਨੂੰ ਜਰਕੇ ਰੱਖਣ ਦਾ ਗੁਣ ਹੋਵੇ, ਇਸ ਕੀ ਲਾਇਕ ਜਾਨਾ ਹਸੋਏ। ਉਸ ਮਹਾਰਾਜ, ਇਹ ਜਿਹੜਾ ਗੁਰਤਾ ਗੱਦੀ ਦੀ ਵਸਤੂ ਹੈ ਉਹਦੇ ਇਹ ਲਾਇਕ ਹੈ, ਉਹਦੇ ਪ੍ਰਾਪਤ ਕਰਨ ਯੋਗ ਹੈ। ਸ੍ਰੀ ਅਰਜਨ ਮਹਿ ਪਰਖੇ ਸਾਰੇ। ਹਾਂ, ਆਪ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਅਰਜਨ ਦੇ, ਉਹਨਾਂ ਵਿੱਚ ਸਾਰੇ ਗੁਣ ਪਰਖੇ ਜਾਂਦੇ ਹੈ। ਤੁਮ ਤੇ ਅਪਰ ਸੁਮਤ ਕੋ ਧਾਰੇ। ਸੋ ਮਹਾਰਾਜ, ਤੁਹਾਡੋਂ ਬਗੈਰ ਹੋਰ ਕਿਹੜਾ ਕੋਈ ਸ੍ਰੇਸ਼ਟ ਮਤ ਰੱਖ ਰਿਹਾ ਹੈ? ਇਨਸਾਮ ਸੇਵਕ ਅਪਰ ਨਾ ਬੀਓ। ਇਹਨਾਂ ਦੇ ਬਰਾਬਰ ਦਾ ਤਾਂ ਹੋਰ ਕੋਈ ਦੂਸਰਾ ਸੇਵਕ ਹੋ ਹੀ ਨਹੀਂ ਸਕਦਾ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰਕਸ਼ ਨਾ ਜਨਾਵੈ, ਹਰ ਹਰ ਨਾਮ ਰਦਾ ਸਤਿਆਵੈ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕਾਰਜ ਰਾਜ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪੁਰਾ ਪੁਰਸਾਮੀ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਸੁਖਨੀ ਵਿੱਚ ਕਿਹਾ ਹੈ ਵੀ ਉਸ ਸੇਵਕ ਦੇ ਵਿੱਚ ਆਹ ਹੋਣੇ ਚਾਹੀਦੇ, ਉਹ ਆਪਣੇ ਵਿੱਚ ਹੈ ਨਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਇਹਨਾਂ ਦੇ ਵਰਗਾ ਸੇਵਕ ਭਲਾ ਇੱਥੇ ਹੋਰ ਕੌਣ ਹੋਵੇਗਾ। ਜਿਮ ਆਇਸ ਮਹਿ ਵਾਸਾ ਕੀ। ਜਿਨ੍ਹਾਂ ਨੇ ਮਹਾਰਾਜ ਤੁਹਾਡੀ ਆਗਿਆ ਵਿੱਚ ਰਹਿ ਕੇ ਲਾਹੌਰ ਵਿੱਚ ਹੀ ਨਿਵਾਸ ਕੀਤਾ ਹੈ। ਦੋਹਰਾ ਪ੍ਰੇਮ ਮਾਤੁਰ ਅਤ ਦੁੱਖ ਲਹੇ। ਪ੍ਰੇਮ ਵਿੱਚ ਵਿਆਕਲ ਹੋ ਕੇ ਬੜਾ ਇਹਨਾਂ ਨੇ ਦੁੱਖ ਲਿਆ ਹੈ। ਸੰਮਤ ਦੋਏ ਬਿਤਾਏ। ਇਸ ਤਰ੍ਹਾਂ ਮਹਾਰਾਜ ਦੋ ਸਾਲ ਸਗੋਂ ਤਿੰਨ ਸਾਲ ਬਿਤਾਏ ਹਨ ਇਹਨਾਂ ਨੇ। ਆਇਸ ਪਾਇਸ ਆਪ ਕੀ। ਹੁਣ ਮਹਾਰਾ ਆਪ ਜੀ ਦੀ ਆਗਿਆ ਪਾ ਕੇ ਅਬ ਦਰਸ਼ਨ ਕੋ ਆਏ। ਮੇਰੇ ਨਾਲ ਮਹਾਰਾ ਹੁਣ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਹਨ ਆਗਿਆ ਪਾ ਕੇ। ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਸ਼ਾਦੀ ਭਰ ਦਿੱਤੀ ਹੈ ਕਿ ਮਹਾਰਾ ਇਹ ਸਭ ਤਰ੍ਹਾਂ ਕਰਕੇ ਗੁਣਾ ਕਰਕੇ ਪੂਰਨ ਹੈ, ਯੋਗ ਹਨ। ਇਹ ਸੇਵਕ ਦੀ ਵਸਤੂ ਹੈ, ਇਹ ਸਾਰਿਆਂ ਤੋਂ ਮਹਾਨ ਮੁਖੀ ਸੇਵਕ, ਇਹਨਾਂ ਦੇ ਬਰਾਬਰ ਦਾ ਹੋਰ ਕੋਈ ਆਗਿਆਕਾਰੀ ਸੇਵਕ ਨਹੀਂ ਹੋ ਸਕਦਾ ਹੈ। ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਫਿਰ ਸਭ ਕੁਛ ਸੁਣ ਕੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਸੀ ਵੀ ਇਹ ਤਿੰਨ ਪੌੜੀਆਂ ਤੁਸੀਂ ਸ਼ਬਦੀਆਂ ਉਹ ਜੋ ਪ੍ਰੇਮ ਪੱਤਰਿਕਾ ਵਿੱਚ ਭੇਜੀਆਂ ਚਿੱਠੀਆਂ ਉਹਦੇ ਵਿੱਚ ਉਚਾਰ ਕੇ ਦੇ ਦਿੱਤੀਆਂ। ਇਹ ਹੁਣ ਜਿਹੜਾ ਸ਼ਬਦ ਹੈ ਚੌਥਾ ਪਦ ਰਚ ਕੇ ਪੌਥੀ ਪੌੜੀ ਰਚ ਕੇ ਪੂਰਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਆਪ ਜੀ ਨੇ ਹਜ਼ੂਰੀ ਵਿੱਚ ਬੈਠਿਆਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਜ ਕੇ ਇਹ ਚੌਥਾ ਪਦ ਚੌਥੀ ਪੌੜੀ ਉਚਾਰਨ ਕਰਕੇ ਸ਼ਬਦ ਪੂਰਾ ਕੀਤਾ ਸੀ, ਉਹ ਪ੍ਰਸੰਗ ਬਾਕੀ ਰਹਿੰਦਾ ਹੈ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵ ਕਰ ਲਵਾਂਗੇ। ਅਜੇ ਥੀ ਸਮਾਪਤੀ ਹੈ ਜੀ। ਪ੍ਰੇਮ ਮਾਤੁਰ ਅਤ ਦੁੱਖ ਲਹਿਓ, ਸੰਮਤ ਦੋਏ ਬਿਤਾਏ, ਆਇਸ ਪਾਇਸ ਆਪ ਕੀ, ਅਬ ਦਰਸ਼ਨ ਕੋ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਏ ਨਿਰਗੁਣ ਸਭ ਟੇਕ, ਏ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ।